ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀ ਸਵਈਆ ਸੁੰਦਰ ਸ੍ਰੀ ਅਰਬਿੰਦ ਬਨੇ ਗੁਰ ਕੀਰਤ ਆਨੰਦ ਬ੍ਰਿੰਦ ਜਈ ਮੰਜੁਲ ਰੂਪ ਮਰਾਲਨ ਉਜਲ ਸਾਰਦ ਸ਼ੋਭਤ ਨਿਤ ਨਈ ਸੁੰਦਰ ਸ੍ਰੀ ਅਰਬਿੰਦ ਬਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗਤ ਜੀ ਅਕਾਲ ਪੁਰਖ ਅੰਤਰਗਾਮੀ ਵਾਹਿਗੁਰੂ ਪਰਮੇਸ਼ਰ ਦੀ ਬੇਨਤੀ ਬੇਅੰਤ ਕਿਰਪਾ ਦਇਆ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਗੁਰੂ ਨਾਨਕ ਸਰੂਪ ਦੇ ਵਿੱਚ ਪ੍ਰਗਟ ਪ੍ਰਤੱਖ ਹੋ ਕੇ ਦਰਸ਼ਨ ਦਿਦਾਰ ਬਖਸ਼ੇ ਸਾਨੂੰ ਭਾਵ ਭਗਤੀ ਵਾਲੇ ਬਣਾਇਆ ਉਸ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਜਿਵੇਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਬਾਬਾ ਬੁੱਢਾ ਸਾਹਿਬ ਭਾਈ ਜੀਵਾ ਜੀ ਇਸੇ ਤਰ੍ਹਾਂ ਭਾਈ ਜੋਧ ਆਦਿ ਗੁਰਸਿੱਖਾਂ ਦੇ ਤਾਈਂ ਸਰਵਣ ਕਰਾਇਆ ਉਸੇ ਭਾਈ ਬਾਲੀ ਵਾਲੀ ਜਨਮ ਸਾਖੀ ਦਾ ਅਲੱਥਾ ਕਵੀ ਸੰਤੋਖ ਸਿੰਘ ਜੀ ਨੇ ਸੋਹਣੇ ਸ਼ੰਦਾਬੰਦੀ ਵਿੱਚ ਕੀਤਾ ਹੈ ਉਹ ਇਤਿਹਾਸ ਆਪਾਂ ਪ੍ਰਾਰੰਭ ਕੀਤਾ ਹੈ ਕੀਰਤਨ ਤੋਂ ਬਾਅਦ ਆਪਾਂ ਲੜੀਵਾਰ ਰੂਪ ਵਿੱਚ ਕੋਈ ਨਾ ਕੋਈ ਪ੍ਰਸੰਗ ਪੜ੍ਹਦੇ ਸੁਣਦੇ ਹਾਂ ਕੱਲ੍ਹ ਦੇ ਇਤਿਹਾਸ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਲਕ ਰੂਪ ਵਿੱਚ ਦਰਸ਼ਨ ਦਾਰ ਕਰਨ ਵਾਸਤੇ ਜਿਹੜੇ ਦੇਵਤੇ ਹਨ ਉਹ ਪਹੁੰਚੇ ਨੇ ਅਤੇ ਆਪ ਜੀ ਦੇ ਚਰਨਾਂ 'ਤੇ ਨਮਸਕਾਰਾਂ ਕਰ ਰਹੇ ਚੰਦਨ ਕੇਸਰ ਆਦਿ ਛਿੜਕ ਰਹੇ ਨੇ ਧੁੱਪਾਂ ਧੁਖਾ ਰਹੇ ਹੈ ਜੈ ਜੈਕਾਰ ਕਰ ਰਹੇ ਨੇ ਅਤੇ ਇੱਧਰ ਮਾਤਾ ਤ੍ਰਿਪਤਾ ਜੀ ਨੂੰ ਇਉਂ ਯਾਨੀ ਪ੍ਰਤੀਤ ਜਿਵੇਂ ਸੁਪਨਾ ਆਇਆ ਹੁੰਦਾ ਹੈ ਇਉਂ ਦਰਸ਼ਨ ਦਾਰ ਕਰਕੇ ਮੱਥਾ ਟੇਕ ਕੇ ਪੂਜਾ ਕਰਕੇ ਜਦੋਂ ਦੇਵਤੇ ਵਾਪਸ ਪਰਤ ਗਏ ਇਹ ਦਿਨ ਮਾਤਾ ਜੀ ਦਾ ਵੀ ਉਹ ਸੁਪਨਾ ਪੂਰਾ ਹੋ ਗਿਆ ਅੱਖ ਖੁੱਲ੍ਹ ਗਈ ਹੈ ਜਾਗੇ ਹਨ ਚਰਜੇ ਹੋਏ ਹਨ ਫਿਰ ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਅੰਗਾਂ ਨੂੰ ਥੱਕਣ ਲੱਗੇ ਦੇਖ ਰਹੇ ਵੀ ਇਹ ਤਾਂ ਸਰੀਰ 'ਤੇ ਵੀ ਚੰਦਨ ਛਿੜਕਿਆ ਪਿਆ ਹੈ ਮਿੱਕਾ ਮਾਰ ਰਿਹਾ ਸਰੀਰ ਫਿਰ ਖਿਆਲ ਕਰਦੇ ਵੀ ਇਹ ਸੁਪਨਾ ਸੀ ਕਿ ਸੱਚ ਹੈ ਅਖੀਰੇ ਮਨ ਵਿੱਚ ਨਿੱਚਾ ਭਰੋਸਾ ਆ ਗਿਆ ਵੀ ਇਹ ਗੁਰੂ ਨਾਨਕ ਸਾਹਿਬ ਮੇਰੇ ਕੋਈ ਪੁੱਤਰ ਨਹੀਂ ਇਹ ਤਾਂ ਅਵਤਾਰ ਹਨ ਜਦੋਂ ਸ਼ਰਧਾ ਭਾਵਨਾ ਜੀ ਮਨ ਅੰਦਰ ਲੈ ਆਉਂਦੀ ਹੈ ਗੁਰੂ ਮਹਾਰਾਜ ਦੀ ਮੌਜ ਹੈ ਵੀ ਅਜੇ ਨਹੀਂ ਉਹ ਸਮਾਂ ਆਇਆ ਜਿਸ ਕਰਕੇ ਉਹ ਮੋਹ ਦੀ ਅਗਿਆਨ ਦੀ ਜਿਹੜੀ ਕਨਾਲ ਜੀ ਫੇਰ ਤਾਣ ਦਿੱਤੀ ਹੈ ਅਤੇ ਆ ਬਾਲਕ ਰੂਪ ਵਿੱਚੋਂ ਉੱਠੇ ਹਨ ਜਿਵੇਂ ਕੋਈ ਬਹੁਤ ਭੁੱਖੇ ਹੁੰਦੇ ਇਸ ਤਰ੍ਹਾਂ ਦਾ ਮੂੰਹ ਜਾਂ ਰੁੱਖਾ ਜਿਹਾ ਕਰਕੇ ਮਾਤਾ ਨੂੰ ਕਹਿਣ ਲੱਗੇ ਛੇਤੀ ਭੋਜਨ ਖਾਓ ਭੁੱਖ ਬਹੁਤ ਲੱਗੀ ਹੈ ਜਾਂ ਮੋਹ ਦੇ ਪ੍ਰੇਮ ਦੇ ਵਚਨ ਜੇ ਕਹਿ ਕੇ ਬਸ ਫਿਰ ਪਰਦਾ ਪਾ ਦਿੱਤਾ ਹੈ ਮਾਤਾ ਜੀ ਉੱਧਰ ਪਰਚ ਗਏ ਨੇ ਭੋਜਨ ਛਕਾਉਣ ਲੱਗ ਪਏ ਛਕ ਛਕਾ ਕੇ ਫਿਰ ਦੌੜ ਲਾ ਦਿੱਤੀ ਬੱਚਿਆਂ ਵਿੱਚ ਜਾ ਕੇ ਬਾਲ ਲੀਲਾ ਕਰਨ ਲੱਗ ਪਏ ਇਸ ਤਰ੍ਹਾਂ ਦਾ ਇਹ ਬਾਲ ਲੀਲਾ ਦਾ ਪ੍ਰਸੰਗ ਦੇਵੀ ਦੇਵਤਿਆਂ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦਾ ਅਤੇ ਪੂਜਾ ਕਰਨ ਦਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਸਥਾਰ ਨਾਲ ਸੁਣਿਆ ਸੀ ਇਸ ਤਰ੍ਹਾਂ ਅੱਗੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ ਇਹ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਸੰਗ ਵਿੱਚ ਹੀ ਆਏਗਾ ਜਦੋਂ ਆਪ ਜੀ ਨੇ ਬਡਾਲੀ ਸਾਹਿਬ ਵਿਖੇ ਮਾਤਾ ਗੰਗਾ ਜੀ ਦੇ ਉਹਦੇ ਰਾਹੀਂ ਅਵਤਾਰ ਧਾਰਿਆ ਸੀ ਅਤੇ ਆਪ ਵੀ ਮਾਤਾ ਦੇ ਨਾਲ ਹੀ ਪੁਣਗ 'ਤੇ ਬਰਾਜੇ ਹੋਏ ਸਨ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦਾਰ ਕਰਨ ਵਾਸਤੇ ਇਹ ਸਾਰੇ ਦੇਵਤੇ ਆਏ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਦੇ ਪੁਣਗ ਤੋਂ ਉੱਠ ਕੇ ਬਾਹਰ ਵਿਹੜੇ ਵਿੱਚ ਆ ਗਏ ਸਨ ਅਤੇ ਚਾਰ ਸਵੇਰੇ ਘੇਰਾ ਕੱਤ ਕੇ ਜਿੰਨੇ ਦੇਵਤੇ ਆ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿ ਕੁਬੇਰ ਬ੍ਰਹਸਪਤ ਇੰਦਰ ਆਦਿਕ ਮੱਥੇ ਟੇਕ ਕੇ ਜੈ ਜੈਕਾਰ ਕਰਿਆ ਚੰਦਨ ਛਿੜਕ ਰਿਹਾ ਫੁੱਲਾਂ ਦੀ ਬਾਰਿਸ਼ ਕਰ ਰਹੇ ਹੈ ਧੁੱਪਾਂ ਧੁਕਾ ਰਹੇ ਅਤੇ ਇਸ ਤਰ੍ਹਾਂ ਜਦੋਂ ਉਹ ਪੂਜਾ ਕਰਕੇ ਮੱਥਾ ਟੇਕ ਕੇ ਦੇਵਤੇ ਜਾ ਰਹੀ ਸੀ ਇੱਧਰ ਮਾਤਾ ਗੰਗਾ ਜੀ ਦੀ ਅੱਖ ਖੁੱਲ੍ਹ ਗਈ ਸੀ ਦੇਖਿਆ ਵੀ ਪੁੱਤਰ ਕਿੱਧਰ ਗਿਆ ਹੈ ਵਿਹੜੇ ਵੱਲ ਨਹੀਂ ਚੱਕਿਆ ਹੈ ਅਤੇ ਉਹ ਦੇਵਤਿਆਂ ਦੇ ਜਾਂਦਿਆਂ ਦੀ ਪਿੱਠ ਜੀ ਦਿਸੀ ਹੈ ਫਿਰ ਅਫੜਾ ਦਫੜੀ ਨਾਲ ਉੱਠੇ ਭੱਜ ਕੇ ਬਾਹਰ ਆਏ ਮਨ ਵਿੱਚ ਭੁਲੇਖਾ ਪੈ ਗਿਆ ਵੀ ਸ਼ਾਇਦ ਚੋਰ ਲੈਣ ਆ ਗਏ ਸੀ ਇਹਨਾਂ ਨੂੰ ਜੇ ਕਿਤੇ ਮੈਂ ਨਾ ਜਾਗਦੀ ਇਹਨਾਂ ਨੂੰ ਲੈ ਜਾਣਾ ਸੀ ਬਹੁਤ ਦੁੱਖ ਹੋਣਾ ਸੀ ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮੌਜ ਦੇ ਮਾਲਕ ਹੈ ਕੋਈ ਨਹੀਂ ਦੱਸਿਆ ਵੀ ਕੌਣ ਆਇਆ ਅਤੇ ਕੌਣ ਗਿਆ ਹੈ ਮਾਤਾ ਗੰਗਾ ਜੀ ਨੇ ਪਤੀ ਸਤਿਗੁਰਾਂ ਕੋਲ ਗੱਲ ਕੀਤੀ ਵੀ ਇਹ ਛੋਟਾ ਜਿਹਾ ਪਿੰਡ ਹੈ ਇੱਥੇ ਸਾਹਿਬਜ਼ਾਦੇ ਨੂੰ ਰਹਿੰਦਿਆਂ ਕੋਲ ਵਿਘਨ ਪੈਂਦੇ ਹੈ ਰਾਤ ਚੋਰ ਆ ਗਏ ਸੀ ਵਿਹੜੇ ਵਿੱਚ ਘੇਰਾ ਕੱਤਿਆ ਸੀ ਲੈ ਕੇ ਜਾ ਰਹੇ ਸੀ ਮੇਰੀ ਅਚਨਚੇਤ ਜਾਗ ਖੁੱਲ੍ਹ ਗਈ ਪਤਾ ਲੱਗ ਗਿਆ ਮੈਨੂੰ ਦੇਖ ਕੇ ਭੱਜ ਗਏ ਨਹੀਂ ਉਹਨਾਂ ਨੇ ਲੈ ਜਾਣਾ ਸੀ ਇਹਨਾਂ ਨੂੰ ਸੋ ਮੇਰੀ ਬੇਨਤੀ ਮਨੋ ਸ਼੍ਰੀ ਅੰਮ੍ਰਿਤਸਰ ਸਾਹਿਬ ਚੱਲੋ ਉੱਥੋਂ ਹਰ ਤਰ੍ਹਾਂ ਕਰਕੇ ਇਹਨਾਂ ਦੀ ਰੱਖਿਆ ਹੋ ਸਕੇਗੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਣਦੇ ਸਨ ਕਹਿੰਦੇ ਤਾਂ ਇਹ ਕੋਈ ਆਮ ਨਹੀਂ ਇਹ ਤਾਂ ਭਾਰੀ ਗੁਰੂ ਹੈ ਇਹਨਾਂ ਦੇ ਸੰਬੰਧ ਵਿੱਚ ਤੁਹਾਨੂੰ ਕੋਈ ਭੈ ਡਰ ਕਰਨ ਦੀ ਲੋੜ ਨਹੀਂ ਇਹ ਤਾਂ ਭੈ ਡਰ ਦੂਰ ਕਰਨ ਵਾਸਤੇ ਆਏ ਹੈ ਪਰਮਾਤਮਾ 'ਤੇ ਉਹ ਪੜਦਾ ਪਾਇਆ ਉਸ ਤਰੀ ਮੋਹ ਵਿੱਚ ਆ ਕੇ ਕਹਿੰਦੇ ਵੀ ਛੇਤੀ ਚੱਲੋ ਅੰਮ੍ਰਿਤਸਰ ਨੂੰ ਸੋ ਇਸ ਤਰ੍ਹਾਂ ਦੇ ਇਤਿਹਾਸ ਵਿੱਚ ਜਿਹੜੇ ਪ੍ਰਸੰਗ ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਲ ਜੋਜ ਕਰਦਿਆਂ ਵੀ ਆਉਣੇ ਹਨ। ਕੱਲ੍ਹ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਵਿੱਚ ਪ੍ਰਸੰਗ ਸੁਣੇ। ਅੱਜ ਜਿਵੇਂ ਪਹਿਲੇ ਦਿਨ ਗੋਪਾਲ ਪਾਂਧੇ ਦੇ ਤਾਈਂ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਇਸ ਨੂੰ ਸਭ ਸਿੱਖਿਆ ਬਖਸ਼ੀ, ਸ੍ਰੇਸ਼ਟ ਗਿਆਨ ਦੀ ਬਖਸ਼ਿਸ਼ ਕੀਤੀ। ਉਹ ਪ੍ਰਸੰਗ ਖੋਲ੍ਹ ਖੋਲ੍ਹ ਕੇ ਆ ਰਿਹਾ ਹੈ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਦਾ ਮੰਗਲ ਕਰਕੇ ਇਹ ਪ੍ਰਸੰਗ ਪ੍ਰਾਰੰਭ ਕਰਦੇ ਹੈ। ਸਾਰੇ ਆਪਾਂ ਆਪਣੇ ਮਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਕੇ, ਚਰਨਾਂ ਨਾਲ ਜੋੜ ਕੇ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਸੁੰਦਰ ਸ੍ਰੀ ਅਰਬਿੰਦ ਬਣੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਗੁਰ ਕੀਰਤ ਆਨੰਦ ਬ੍ਰਿੰਦ ਜਈ। ਵੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਕੀਰਤੀ ਮਹਿਮਾ ਵਡਿਆਈ, ਬ੍ਰਿੰਦ ਆਨੰਦ ਜਈ ਬੇਅੰਤੀ ਆਨੰਦ ਪੈਦਾ ਕਰਨ ਵਾਲੀ ਹੈ। ਉਹ ਇਉਂ ਹੈ ਜਿਵੇਂ ਕੁਛ ਕਮਲ ਫੁੱਲ ਸੋਹਣਾ ਹੋਵੇ ਅਤੇ ਉਹ ਫਵਿਆ ਹੋਵੇ। ਕਮਲ ਵਾਂਗੂ ਸੁੰਦਰ ਕਹਿੰਦੇ ਗੁਰੂ ਮਹਾਰਾਜ ਦੀ ਜਿਹੜੀ ਮਹਿਮਾ ਵਡਿਆਈ ਆਨੰਦ ਨੂੰ ਪੈਦਾ ਕਰਨ ਵਾਲੀ ਹੈ, ਉਹ ਬਣੀ ਕੀ ਹੈ, ਫਵ ਰਹੀ ਹੈ, ਸਜ ਰਹੀ ਹੈ ਕਮਲ ਫੁੱਲ ਵਾਂਗ। ਮੰਜੁਲ ਰੂਪ ਮਰਾਲਨ ਉੱਜਲ। ਫਿਰ ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਜਿਵੇਂ ਉੱਜਲ ਰੂਪਤਾ ਹੁੰਦੀ ਹੈ, ਜਿਵੇਂ ਉੱਜਲ ਹੰਸ ਹੁੰਦੇ ਉਹਨਾਂ ਵਾਂਗ ਹੈ। ਸਾਰਦ ਸੋਭਤ ਨਿਤ ਨਈ। ਇਸ ਤਰ੍ਹਾਂ ਜਿਵੇਂ ਉਹ ਸਾਰਤਾ ਕਵਿਤਾ ਦੀ ਦਾਤੀ ਹਮੇਸ਼ਾ ਨਵੀਰ ਰੂਪ ਹੋ ਕੇ ਸੋਭਦੀ ਸਜਦੀ ਹੈ, ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਰੋਜ਼ ਤੋਂ ਰੋਜ਼ ਨਵੀਂ ਤੋਂ ਨਵੀਂ ਹੋ ਕੇ ਸਜਦੀ ਹੈ। ਜੇ ਗੁਣ ਗ੍ਰਾਹੇ ਗੁਣੀ ਅਲ ਕੰਦਲ। ਜਿਹੜੇ ਕੋਈ ਗੁਣੀ ਲੋਕ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਹਨ, ਉਹ ਸਾਰੇ ਕਹਿੰਦੇ ਸਮੂਹ ਅਲਕੀਏ ਭੋਰਿਆਂ ਵਾਂਗ ਹਨ। ਪ੍ਰੀਤ ਸੁਗੰਧ ਕੀ ਚੀਤ ਭਈ। ਉਹ ਸਾਰੇ ਗੁਣੀ ਲੋਕ ਭੋਰਿਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਕੀਰਤੀ ਦੀ ਜਿਹੜੀ ਪ੍ਰੀਤੀ ਹੈ, ਉਹ ਚਿਤਵੇ ਸੁਗੰਧ ਦੀ ਵਾਂਗ ਕਹਿੰਦੇ ਇਸ਼ਤ ਹੋ ਰਹੀ ਹੈ, ਟਿਕ ਰਹੀ ਹੈ ਜਾਂ ਉਦੇ ਹੋ ਰਹੀ ਹੈ, ਪੈਦਾ ਹੋ ਰਹੀ ਹੈ। ਜਾਚਤ ਹੋ ਕਰ ਜੋਰ ਨਿਹੋਰਤ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਉਹ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ, ਮੈਂ ਵੀ ਹੱਥ ਜੋੜ ਕੇ ਤੇ ਨਿਹੋਰਤ ਕੀ ਕਿ ਬੇਨਤੀ ਕਰਕੇ ਮੰਗਦਾ ਹਾਂ। ਮਾਨਸ ਮੇਰੇ ਮੋਹੋ ਥਿਰਈ। ਮੇਰੇ ਮਨ ਦੇ ਵਿੱਚ ਵੀ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਹਾਨ ਵਡਿਆਈ ਹੈ, ਕੀਰਤੀ ਹੈ, ਉਹ ਇਸਤਤ ਹੋਵੇ, ਇਸ ਕਰਕੇ ਮੇਰਾ ਮਨ ਟਿਕਾ ਵਿੱਚ ਹੋਵੇ, ਇਕਾਗਰਤਾ ਵਿੱਚ ਹੋਵੇ। ਇਸ ਤਰ੍ਹਾਂ ਫਿਰ ਮੈਂ ਗੁਰੂ ਨਾਨਕ ਸਾਹਿਬ ਦੀ ਸੋਹਣੇ ਇਤਿਹਾਸ ਨੂੰ ਲਿਖ ਸਕਾਂ। ਸ੍ਰੀ ਬਾਲਾ ਸੁੰਦਰ ਵਾਚ ਚਿੱਤਰਪਦਾ ਛੰਦ ਯਾਬਿਦ ਖੇਲਤ ਬਾਲਕ ਸੋ। ਅੱਗੇ ਇਤਿਹਾਸ ਵਿੱਚ ਪ੍ਰਸੰਗ ਪ੍ਰਾਰੰਭ ਹੋ ਰਿਹਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬੱਚਿਆਂ ਦੇ ਨਾਲ ਖੇਲਦੇ ਹਨ। ਮਿਲ ਬੋਲਤ ਬੋਲ ਵਿਲਾ ਤੇ ਵਿਸਰਾਮ ਲਾ। ਮਿਲ ਹਾਂ ਜਾਮ ਖੇਲਤ ਬਾਲਨ ਸੋ ਮਿਲ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬੱਚਿਆਂ ਨਾਲ ਮਿਲ ਜੁਲ ਕੇ ਖੇਲਦੇ ਹਨ। ਬੋਲਤ ਬੋਲ ਵਿਲਾਸ ਵਿਸਾਲ। ਉਹਨਾਂ ਨਾਲ ਜਿਹੜੇ ਬਚਨ ਹੈ ਵਿਲਾਸਮਈ, ਬੜੇ ਆਨੰਦਮਈ ਬਚਨ ਬੋਲਦੇ ਹਨ। ਭੂਖਤ ਭੂਖਨ ਸੋ ਬਿਨ ਦੁਖਨ। ਜਿਹੜੇ ਬਿਨਾਂ ਦੋਸ਼ਾਂ ਤੋਂ ਹਨ, ਬਿਨਾਂ ਗੁਨਾਹਾਂ ਤੋਂ ਗੁਰੂ ਨਾਨਕ ਸਾਹਿਬ ਜੀ ਹੈ। ਕਿਉਂ ਬਿਨ ਦੁਖਨ? ਕਿਹਾ ਵੀ ਔਗੁਣੀ ਭਰਿਆ ਸਰੀਰ ਹੈ, ਬਾਕੀ ਤਾਂ ਸਾਰਿਆਂ ਦਾ ਸਰੀਰ ਔਗੁਣਾ ਗੁਨਾਹਾਂ ਨਾਲ ਭਰਿਆ ਹੈ, ਇੱਕੋ ਇੱਕ ਗੁਰੂ ਨਾਨਕ ਸਾਹਿਬ ਦਾ ਸਰੀਰ ਹੈ ਜਿਹੜਾ ਬਿਨਾਂ ਦੋਸ਼ਾਂ ਬਿਨਾਂ ਔਗੁਣਾਂ ਤੋਂ ਹੈ। ਜਿਸ ਕਰਕੇ ਕਵੀ ਕਹਿ ਰਿਹਾ ਜਿਹੜੇ ਬਿਨਾਂ ਦੋਸ਼ਾਂ ਗੁਨਾਹਾਂ ਤੋਂ ਗੁਰੂ ਨਾਨਕ ਸਾਹਿਬ ਹੈ, ਉਹ ਗਹਿਣਿਆਂ ਨਾਲ ਸਜੇ ਹੋਏ ਪਾਏ ਹੋਏ ਭੁਗਤ ਕੀਏ ਸਜਦੇ ਹਨ। ਖੋਤ ਕਲੂਖਨ ਦੀਨ ਦਿਆਲ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਜੀ, ਜਿੰਨੇ ਪਾਪ ਉਹਨਾਂ ਨੂੰ ਗੁਆਰੇ ਦੂਰ ਕਰ ਰਹੇ ਹਨ। ਪੂਰਬ ਦੁੱਖ ਬਦੁੱਖਨ ਮੈਂ ਜਦੋਂ ਬੱਚਿਆਂ ਵਿੱਚ ਬੈਠ ਕੇ ਕਿਤੇ ਕਥਾ ਵਾਰਤਾ ਸੁਣਾਉਣ ਲੱਗ ਪੈਂਦੇ ਹੈ, ਫਿਰ ਤੇ ਆਉਂ ਪ੍ਰਤੀਤ ਹੁੰਦੇ ਜਿਵੇਂ ਬਹੁਤੇ ਪੰਡਤਾਂ ਵਿੱਚ ਕੋਈ ਮਹਾਨ ਪੰਡਿਤ ਵਿਦਵਾਨ ਬਹਿ ਕੇ ਕਥਾ ਕਰ ਰਿਹਾ ਹੋਵੇ। ਤਾਰ ਰੂਖਨ ਕੇ ਕਬ ਰਾਜਤ ਸਾਲ ਅਰੇ ਮਹਾਰਾਜ ਦੀ ਮੌਜ ਹੈ, ਬਿਰਸ਼ਾਂ ਦੇ ਹੇਠ ਜਾ ਕੇ ਬਰਾਜ ਜਾਂਦੇ ਬੈਠ ਜਾਂਦੇ ਕਬ ਰਾਜਤ ਸਾਲ ਸਾਲਾਂ ਕਰਦਾ ਹੈ, ਕਦੇ ਜਦੋਂ ਜੀ ਕਰਦਾ ਕਰੇ ਆ ਰਾਜ ਦੇ ਅਕਰੇ ਬਿਰਾਜ ਦੇ ਹਨ ਸਜਦੇ ਹਨ। ਬਾਲ ਰਹੇ ਅਲ ਬਾਲਤ ਜਾਲ ਮਹਾਰਾਜ ਦਰਖਤਾਂ ਦੇ ਹੇਠ ਜਾ ਕੇ ਬੈਠਣ ਜਾਂ ਕਰੇ ਆ ਕੇ ਬੈਠਣ, ਜਿੰਨੇ ਕਹਿੰਦੇ ਉਹ ਬੱਚੇ ਹਨ ਉਹ ਸਾਰੇ ਸਮੂਹ ਗੁਰੂ ਨਾਨਕ ਸਾਹਿਬ ਜੀ ਨੂੰ ਘੇਰਾ ਪਾ ਕੇ ਰਹਿੰਦੇ ਹਨ, ਚਾਰ ਚੁਫੇਰੇ ਘੇਰੇ ਰਹੇ ਘੇਰਾ ਪਾ ਕੇ ਟਿਕਦੇ ਹਨ। ਲੋਕਤ ਲੋਚਨ ਹੋਤ ਨਿਹਾਲ ਨੇਤਰਾਂ ਨਾਲ ਵੇਖ ਵੇਖ ਕੇ ਬੱਚੇ ਨਦਰੀ ਨਦਰ ਨਿਹਾਲ ਹੁੰਦੇ ਹਨ। ਮਰ ਹਰੀ ਛੰਦ ਹੇਰਤ ਸੁਤ ਕਾਲੂ ਹਰ ਖੁਬਸਾਲੂ ਹੇ ਤਿਰ ਬਾਬਾ ਕਾਲੂ ਜੀ ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਨੂੰ ਵੱਡਿਆ ਹੋਇਆ ਵੇਖ ਕੇ ਬੜਾ ਖੁਸ਼ ਆਨੰਦ ਹੈ। ਪੜਨੋ ਚਿਤ ਮਨ ਜਾਨ ਮਨ ਵਿੱਚ ਜਾਣਿਆ ਵੀ ਇਸ ਪੁੱਤਰ ਗੁਰੂ ਨਾਨਕ ਸਾਹਿਬ ਜੀ ਹੁਣੇ ਪੜਾਉਣੇ ਯੋਗ ਪੜ੍ਹਨੇ ਯੋਗ ਹੋ ਗਏ ਹਨ। ਸਿੱਖ ਲੇਖਾ ਹਮ ਹਮ ਕਾਜ ਵਿਸੇਖਾ ਸਿੱਖ ਲੇਖਾ ਕਿ ਸਾਡੇ ਘਰ ਦਾ ਵਿਸ਼ੇਸ਼ ਕਰਕੇ ਕਹਿੰਦੇ ਜਿਹੜਾ ਲਿਖੇ ਜੋਖੇ ਦਾ ਕੰਮ ਹੈ ਪੜ੍ਹ ਕੇ ਚੰਗੀ ਤਰ੍ਹਾਂ ਇਹ ਸਿੱਖ ਜਾਣਗੇ। ਬੈਸ ਅਬ ਹੈ ਪਹਿਚਾਨ ਕਿਉਂਕਿ ਹੁਣ ਇਹਨਾਂ ਦੀ ਜਿਹੜੀ ਉਮਰ ਹੈ ਉਹ ਪੜ੍ਹਨ ਵਾਲੀ ਪਛਾਣੀ ਜਾਂਦੀ ਹੈ, ਪੰਜ ਸਾਲ ਤੋਂ ਉੱਪਰ ਹੋ ਗਏ ਹਨ। ਕਾਰੰ ਪਟਵਾਰੀ ਗ੍ਰਾਮ ਸਾਰੀ ਕਾਲੂ ਜੀ ਵਿਚਾਰਦੇ ਵੀ ਸਾਰੇ ਪਿੰਡਾਂ ਦੀ ਜਿਹੜੀ ਪਟਵਾਰ ਖਾਨੇ ਦੀ ਕਾਰ ਹੈ ਅਸੀਂ ਹੀ ਕਰਦੇ ਹਾਂ। ਕਰਨੋ ਚਿਤ ਤਬ ਹੋਏ ਜਦੋਂ ਇਹ ਪੜ੍ਹ ਲੱਗ ਜਾਣਗੇ ਫਿਰ ਮੇਰੇ ਵਾਂਗ ਇਹ ਪਟਵਾਰੀ ਜਿਹੜਾ ਕੰਮ ਹੈ ਉਹਨੂੰ ਕਰਨ ਦੇ ਯੋਗ ਹੋ ਜਾਣਗੇ। ਪਾਂਦੇ ਪਹਿ ਬੈਸੇ ਹੋ ਮਮ ਜੈਸੇ ਇਸ ਤਰ੍ਹਾਂ ਜੋ ਗੋਪਾਲ ਪਾਂਦੇ ਦੇ ਕੋਲ ਪੜ੍ਹ ਲਈ ਬੈਠਣਗੇ ਪੜ੍ਹ ਕੇ ਮੇਰੇ ਜੈਸੇ ਕਹਿੰਦੇ ਵਿਦਵਾਨ ਬਣ ਜਾਣਗੇ ਪੜ੍ਹੇ ਲਿਖੇ ਹੋ ਜਾਣਗੇ। ਸੰਖਿਆ ਨਿਪੁੰਨੰ ਸੋਏ ਕਹਿੰਦੇ ਹਿਸਾਬ ਕਿਤਾਬ ਕਰਨਾ ਹੈ ਗਿਣਤੀ ਕਰਨੀ ਉਹਦੇ ਵਿੱਚ ਸਿਆਣੇ ਹੋ ਜਾਣਗੇ। ਬਹੁ ਗੁਣੀ ਅਲਾਵਹ ਸੁਤ ਨਾ ਪੜਾਵੇ ਬਹੁਤੇ ਜਿਹੜੇ ਗੁਣੀ ਲੋਕ ਕਿਉਂ ਕਹਿੰਦੇ ਆ ਵੀ ਜਿਹੜਾ ਮਾਂ ਪਿਓ ਆਪਣੇ ਪੁੱਤਰ ਨੂੰ ਨੀ ਨਾ ਪੜਾਉਂਦੇ ਹੈ ਸੋ ਸ਼ਤਰੂ ਸਮਤਾਤ ਜਿਹੜਾ ਮਾਂ ਪਿਓ ਹੁੰਦਾ ਉਹ ਤਾਂ ਪੁੱਤਰ ਦਾ ਬੈਰੀ ਦੇ ਤੁਲ ਹੁੰਦਾ ਜਿਹੜਾ ਪੁੱਤਰ ਨੂੰ ਪੜਾਉਂਦਾ ਨੀ ਅਨਪੜ੍ਹ ਰੱਖਦਾ ਹੈ। ਸੋਭਾ ਨਹਿ ਪਾਵੈ ਮਤ ਨਹਿ ਆਵੈ ਉਹਦਾ ਪੁੱਤਰ ਅਨਪੜ੍ਹ ਹੁੰਦਾ ਉਹ ਸੋਭਾ ਨੀ ਪਾਉਂਦਾ ਉਹਨੂੰ ਕੋਈ ਅਕਲ ਮਤ ਨੀ ਆਉਂਦੀ ਹੁੰਦੀ ਹੈ। ਜਗ ਮੈਂ ਇਹ ਬਖਿਆਤ ਸੰਸਾਰ ਦੇ ਵਿੱਚ ਜਿਹੜੀ ਗੱਲ ਪ੍ਰਗਟੀ ਹੈ ਵੀ ਜਿਹੜਾ ਪੁੱਤਰ ਨੂੰ ਨੀ ਪੜਾਉਂਦਾ ਹੈ ਉਹ ਤਾਂ ਜਿਹੜਾ ਪਿਓ ਹੈ ਬੈਰੀ ਦੇ ਸਮਾਨ ਹੈ। ਨਹਿ ਦਰਬ ਖਟਾਉ ਭੋਰ ਸੁਭਾਉ ਜਣ ਪੁੱਤਰ ਅਨਪੜ੍ਹ ਹੋਵੇ ਕੋਈ ਧਾਨੀ ਕੁੱਟ ਸਕਦਾ ਧਾਨੀ ਕਮਾ ਸਕਦਾ ਸੁਭਾਅ ਦਾ ਵੀ ਉਹ ਭੋਲਾ ਭਲਾ ਜਿਹਾ ਰਹਿ ਜਾਂਦਾ। ਸਮਝ ਨਾ ਕੋ ਬਿਧ ਹੋਏ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸਮਝ ਨੀ ਹੁੰਦੀ ਹੈ ਸੂਝ ਨੀ ਹੁੰਦੀ ਹੈ। ਕਿਉਂ ਹਿਰਦੈ ਵਿਚਾਰਾ ਕਲ ਭੁੰਨ ਸਾਰਾ ਕਿਉਂ ਹਿਰਦੈ ਵਿੱਚ ਸੋਚਿਆ ਵਿਚਾਰਿਆ ਵੀ ਕੱਲ ਨੂੰ ਜਦੋਂ ਸਵੇਰ ਹੋ ਜਾਵੇਗੀ ਲੈ ਜਾਵੋ ਸੁਤ ਕੋਏ ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਪਾਠਸ਼ਾਲਾ ਵਿੱਚ ਮਦਰਸੇ ਵਿੱਚ ਸਕੂਲ ਵਿੱਚ ਲੈ ਜਾਵਾਂਗਾ। ਜਬ ਭੀ ਪਰ ਬਾਤਾ ਲੈ ਕਰ ਤਾਤਾ ਇਹ ਵਿਚਾਰ ਕਰਕੇ ਰਾਤ ਨੂੰ ਸੌਂ ਗਿਆ ਜਦੋਂ ਕਹਿੰਦੇ ਸਵੇਰ ਹੋਈ ਹੈ ਕਾਲੂ ਜੀ ਨੇ ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲਿਆ, ਚੱਲਨੇ ਭਇਓ ਤਿਆਰ, ਇਸ ਤਰ੍ਹਾਂ ਸਕੂਲ ਵੱਲ ਨੂੰ ਚੱਲਣ ਵਾਸਤੇ ਤਿਆਰ ਹੋ ਗਿਆ। ਅਛਤ ਭਰ ਥਾਰੀ ਬਹੁਤ ਸੁਪਾਰੀ, ਉਸ ਸਮੇਂ ਦੀ ਜਿਵੇਂ ਮਰਜ਼ਾਦਾ ਸੀ ਉਸ ਤਰ੍ਹਾਂ ਕਹਿੰਦੇ ਥਾਲ ਜਾਂ ਚੌਲਾਂ ਦਾ ਭਰ ਲਿਆ, ਹੋਰ ਉਹਦੇ ਵਿੱਚ ਕੁਝ ਸੁਪਾਰੀਆਂ ਜੀਆਂ ਰੱਖ ਲਈਆਂ। ਬੀਨੀ ਕਰ ਮਹਿਤਾਰ, ਭਰਿਆ ਹੋਇਆ ਥਾਲ ਜਾਂ ਆਪਣੇ ਹੱਥਾਂ ਵਿੱਚ ਕਾਲੂ ਜੀ ਨੇ ਲੈ ਲਿਆ ਹੈ। ਪਟ ਨਵ ਪਹਿਰਾਏ ਸੁਭਗ ਸੁਹਾਏ, ਇਧਰ ਮਾਤਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਵੇਂ ਵਸਤਰ ਕਹਿੰਦੇ ਪਹਿਨਾ ਦਿੱਤੇ ਹੈ, ਬੜੇ ਸੋਹਣੇ ਸੁੰਦਰ ਸਜ ਗਏ ਹਨ। ਚੱਲਿਓ ਤਾਤ ਸੰਗ ਤਾਤ, ਪਿਤਾ ਕਾਲੂ ਜੀ ਦੇ ਨਾਲ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਪੜ੍ਹਨ ਲਈ ਚੱਲ ਪਏ ਹਨ। ਗਤ ਚੰਚਲ ਚਾਰੀ ਗਜ ਸੁਤ ਵਾਰੀ, ਆਪ ਜੀ ਦੀ ਜਿਹੜੀ ਗਤੀ ਕੀ ਹੈ, ਟੋਰ ਹੈ ਚੰਚਲ, ਬੜੀ ਸੁੰਦਰ ਹੈ, ਜਿਵੇਂ ਹਾਥੀ ਦੀ ਬੱਚਾ ਚੱਲਦਾ ਹੁੰਦਾ, ਇਸ ਤਰ੍ਹਾਂ ਕਹਿੰਦੇ ਮਸਤ ਚਾਲੇ ਚੱਲ ਰਹੇ। ਹੇਰਤ ਹਰਖਤ ਮਾਤ, ਤੇ ਮਾਤਾ ਤ੍ਰਿਪਤਾ ਜੀ ਵੇਖ ਵੇਖ ਕੇ ਮੇਰਾ ਪੁੱਤਰ ਅੱਜ ਸਕੂਲ ਪੜ੍ਹਨ ਜਾ ਰਿਹਾ ਖੁਸ਼ ਹੋ ਰਹੇ ਹਨ। ਸਵਈਆ ਜਲ ਜਾਤ ਸਹਿ ਪਦ ਪਾਤ ਚੱਲੇ, ਜੋ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਵਲ ਵਰਗੇ ਹਨ, ਕਵਲ ਵਰਗੇ ਚਰਨਾਂ ਨਾਲ ਚਲੇ ਜਾ ਰਹੇ ਸਕੂਲ ਵੱਲ ਨੂੰ। ਗਹਿ ਤਾਤ ਕਰਾਂ ਗੁਰ ਹੱਥ ਉਚਾਈ, ਆਪਣੇ ਪਿਤਾ ਦੇ ਜਿਹੜੀ ਹੱਥ ਦੀ ਉਂਗਲੀ ਜੀ ਹੈ ਉਹ ਆਪਣੇ ਹੱਥ ਵਿੱਚ ਪਕੜੀ ਹੋਈ। ਕਰ ਕੰਕਨ ਸੋ ਘੱਟ ਕਿੰਕਨ ਹੈ, ਆ ਹੱਥਾਂ ਵਿੱਚ ਸੋਨੇ ਦੇ ਕੜੇ ਪਾਏ, ਲੱਕ ਨਾਲ ਸੋਨੇ ਦੀ ਇੱਕ ਤੜਾਕੀ ਜੀ ਲਾਈ ਸਜਾਈ ਹੋਈ। ਕਲ ਕੁੰਡਲ ਲੋਲ ਕਪੂਲਨ ਝਾਈ, ਇਸ ਤਰ੍ਹਾਂ ਕਹਿੰਦੇ ਸੋਹਣੇ ਜਿਹੜੇ ਕੁੰਡਲ ਕੰਨਾਂ ਵਿੱਚ ਚੰਚਲ ਗੁਲਾਂ ਉੱਪਰ ਕਹਿੰਦੇ ਉਹਨਾਂ ਦਾ ਪਰਛਾਵਾਂ ਪੈ ਰਿਹਾ, ਉਹ ਪ੍ਰਕਾਸ਼ ਕਰ ਰਹੇ, ਚਮਕਾਂ ਮਾਰ ਰਹੇ ਹਨ। ਦਲ ਲੋਚਨ ਕੰਜ ਵਿਸਾਲ ਭਲੇ, ਜਿਵੇਂ ਕਵਲ ਦੇ ਪੱਤਰੇ ਹੁੰਦੇ ਇਸ ਤਰ੍ਹਾਂ ਨੇਤਰ ਆਪ ਜੀ ਦੇ ਮਹਾਨ ਚੌੜੇ ਵੱਡੇ ਵੱਡੇ ਹਨ। ਸਿਰ ਪੈ ਉਸ਼ਨੀ ਕਹਿ ਨੀਕ ਬਣਾਈ, ਸੀਸ ਦੇ ਉੱਪਰ ਚੰਗੀ ਤਰ੍ਹਾਂ ਬਣਾ ਸਵਾਰ ਕੇ ਦਸਤਾਰ ਸਜਾਈ ਹੋਈ ਹੈ। ਚੱਟ ਸਾਰ ਜਹਾਂ ਅਤਚਾਰ ਬਣੀ, ਜਿੱਥੇ ਪਾਠਸ਼ਾਲਾ ਹੈ ਬਹੁਤ ਕਹਿੰਦੀ ਸੋਹਣੀ ਬਣੀ ਹੋਈ ਹੈ। ਬਹੁ ਬਾਰਕ ਬਾਰਹ ਬਾਰ ਅਲਾਈ, ਚਾਰਸਾਲਾ ਪਾਠਸ਼ਾਲਾ ਵਿੱਚ ਜਿਹੜੇ ਬੱਚੇ ਹੈ ਬਾਰ ਬਾਰ ਕਹਿੰਦੇ ਉਹ ਪੜ੍ਹ ਰਹੇ, ਆਪੋ ਆਪਣੀ ਸੰਥਿਆ ਪਕਾ ਰਹੇ ਹਨ। ਦੋਹਰਾ ਵੈਸੇ ਪਾਦੇ ਪਾਸ ਤਬ, ਜਦੋਂ ਗੁਰੂ ਨਾਨਕ ਸਾਹਿਬ ਜੀ ਗੋਪਾਲ ਪਾਂਧਾ ਦੇ ਕੋਲ ਜਾ ਬੈਠੇ ਹਨ। ਸ੍ਰੀ ਨਾਨਕ ਸੁਖ ਕੰਦ, ਸੋਭਾ ਵਾਲੇ ਗੁਰੂ ਨਾਨਕ ਸਾਹਿਬ ਸੁਖਾਂ ਦੇ ਬੱਦਲ ਜਾਂ ਸੁਖਾਂ ਦੇ ਕੰਧ ਦਾਤਾ ਹਨ। ਬਾਰਿਕ ਰਵਸਾ ਹੇਰ ਕਰ, ਇੱਧਰ ਜਿਹੜਾ ਗੋਪਾਲ ਵਧਦਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਬਾਲਕ ਉਹਨੂੰ ਸੂਰਜ ਵਰਗਾ ਵੇਖ ਕੇ, ਜਨ ਅਰਬਿੰਦ ਆਨੰਦ, ਜਿਵੇਂ ਸੂਰਜ ਨੂੰ ਦੇਖ ਕੇ ਕਵਲ ਫੁੱਲ ਖਿੜ ਜਾਂਦਾ ਹੈ, ਉਹ ਕਹਿੰਦੇ ਖੁਸ਼ੀ ਵਿੱਚ ਗੋਪਾਲ ਖਾਂ ਦਾ ਖਿੜ ਗਿਆ ਹੈ। ਕਬਿਤ ਕਾਲੂ ਕਹੇ ਪਾਧਾ ਸੁਨ, ਨਾਨਕ ਹਮਾਰੋ ਸੂਨ, ਉਸ ਵੇਲੇ ਬਾਬਾ ਕਾਲੂ ਜੀ ਕਹਿਣ ਲੈ ਗੋਪਾਲ ਵੀ ਸੁਣ ਲੈ, ਇਹ ਗੁਰੂ ਨਾਨਕ ਸਾਹਿਬ ਮੇਰਾ ਸੁਪੁੱਤਰ ਹੈ, ਜਾਂ ਕੋ ਤੂੰ ਪੜ੍ਹਾਏ ਗੁਣ ਦੀਜੈ ਨਿਜ ਹੇਤ ਸੋ, ਇਹਨੂੰ ਤੂੰ ਪੜ੍ਹਾ ਦੇ ਤੇ ਬੜੇ ਹਿੱਤ ਨਾਲ ਆਪਣਾ ਜਿਹੜਾ ਕੋਈ ਪੜ੍ਹਾਈ ਦਾ ਗੁਣ ਇਹਨੂੰ ਦੇ ਦੇ, ਤੂੰ ਆਪਣੇ ਵਰਗਾ ਪੜ੍ਹਾ ਦੇ ਇਸ ਨੂੰ ਪ੍ਰੇਮ ਨਾਲ। ਦਿਓ ਮੈਂ ਉਪਾਇਨ ਗੁਨਾਇਨ ਸੋ ਹੋਏ ਜਬ, ਜਦੋਂ ਇਹ ਗੁਣਾਂ ਦਾ ਪਰ ਹੋ ਜਾਏਗਾ ਨਾ ਪੜ੍ਹ ਕੇ, ਫਿਰ ਤੈਨੂੰ ਵੀ ਮੈਂ ਕੋਈ ਭੇਟਾ ਪੂਜਾ ਦੇ ਦਊਂਗਾ। ਏਕ ਦੋ ਹਾਇਨ ਮੈਂ ਕੀਜੀਏ ਸੁਚੇਤ ਸੋ, ਇੱਕ ਜਾਂ ਦੋ ਸਾਲਾਂ ਦੇ ਵਿੱਚ ਇਹਨੂੰ ਪੜ੍ਹਾ ਕੇ ਚੰਗੀ ਤਰ੍ਹਾਂ ਤੂੰ ਸੁਚੇਤ ਹੁਸ਼ਿਆਰ ਕਰ ਲੈ। ਐਸੇ ਮੁੱਖ ਭਾਖ ਆਬ ਲਾਖ ਹੈ ਪੜਾਵ ਵੇ ਕੀ, ਇਸ ਤਰ੍ਹਾਂ ਮੁੱਖੋਂ ਕਹਿ ਕੇ ਤੇ ਪੜਾਉਣੇ ਦੀ ਜਿਹੜੀ ਖਾਸ਼ ਹੈ। ਸੌ ਪਕਾਰ ਆਤਮਜ ਗਮਨਿਓ ਨਿਕੇਤ ਸੋ, ਕਾਲੂ ਜੀ ਇਹ ਜਿਹੜਾ ਸੁਪੁੱਤਰ ਗੁਰੂ ਨਾਨਕ ਹੈ ਨੂੰ ਗੋਪਾਲ ਪਾਂਧੇ ਨੂੰ ਸੌਂਪ ਕਰਕੇ ਘਰ ਵੱਲ ਨੂੰ ਚਲਿਆ ਗਿਆ ਹੈ। ਪਦ ਇਹ ਲਾਦਕੈ ਮਹੂਰਤ ਕੁਸਾਦਕੈ। ਇੱਧਰ ਗੋਪਾਲ ਪਾਂਧੇ ਨੇ ਖੁਸ਼ ਆਨੰਦ ਹੋ ਕੇ ਜਿਹੜਾ ਸਮਾਂ ਸੋਧ ਕੇ ਵਿਚਾਰ ਕੇ ਸੁਰਸਤੀ ਅਰਾਧਕੈ ਸੋ ਸਵੈ ਮਤ ਦੇ ਦਸੋ। ਜਿਹੜੇ ਬ੍ਰਹਮਣ ਲੋਕ ਸੁਰਸਤੀ ਦਾ ਆਰਾਧਨ ਕਰਦੇ ਹੁੰਦੇ ਉਸ ਰਾਧੀ ਹੈ ਜੋ ਸਾਰੀ ਅਕਲ ਮਤ ਨੂੰ ਦੇਣ ਵਾਲੀ ਹੈ। ਸੰਖਿਆ ਕੁਜੋ ਆਦਿਕ ਸੋ ਸਿਖਾਵਨ ਕੀ ਸਿੱਖ ਦੇਤ। ਸਾਰੀਆਂ ਗਿਣਤੀਆਂ ਦੀ ਆਦ ਮੁੱਢ ਹੈ ਕਹਿੰਦੇ ਉਹਨੂੰ ਸਿਖਾਉਣ ਦੀ ਜਿਹੜੀ ਸਿੱਖਿਆ ਦੇਣੀ ਹੈ। ਸੰਖਿਆ ਤੇ ਅਸੰਖ ਤਾਂ ਕੋ ਸੰਖਿਆ ਕੋ ਸਿਖਾਵੇ। ਇਹਨਾਂ ਸਾਰੀਆਂ ਗਿਣਤੀਆਂ ਮਿਣਤੀਆਂ ਤੋਂ ਅਸੰਖ ਹੈ ਨਾ ਪਰਮੇਸ਼ਰ ਰੂਪ ਗੁਰੂ ਨਾਨਕ ਅੱਜ ਕਹਿੰਦੇ ਉਹਨਾਂ ਨੂੰ ਗਿਣਤੀ ਕਰਨੀ ਸਿਖਾਉਣ ਵਾਸਤੇ ਤਿਆਰ ਹੋਇਆ ਹੈ ਗੋਪਾਲ ਬੰਦਾ। ਜਨਕ ਵਿਸਾਏ ਗਏ ਤਾਂ ਤੇਹ ਮਾਨ ਕਹਿਓ। ਹਾਂ ਪਿਤਾ ਹੁਣ ਇਹਨਾਂ ਦੇ ਕੋਲ ਬਿਠਾ ਕੇ ਚਲਿਆ ਗਿਆ, ਇਸ ਕਰਕੇ ਪਿਤਾ ਦਾ ਮਚਨ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਨੇ ਪੜੈ ਆਨ ਬਾਕ ਜੈਸੇ ਪਾਂਧਾ ਸੋ ਪੜਾਵਈ। ਗੋਪਾਲ ਬੰਦਾ ਕਹਿੰਦੇ ਪੜਾਉਂਦਾ ਇਸੇ ਤਰ੍ਹਾਂ ਆਨ ਪੜਾਏ, ਕਹਿੰਦੇ ਉਸੇ ਤਰ੍ਹਾਂ ਪਿੱਛੇ ਪਿੱਛੇ ਪੜ੍ਹੀ ਜਾਂਦੇ ਬੋਲੀ ਜਾਂਦੇ। ਜਾਨ ਮਤ ਵਾਨ ਅਪਰਮਾਨ ਹਰ ਖਾਨ ਮਨ। ਗੋਪਾਲ ਬੰਦੇ ਨੇ ਮਨ ਵਿੱਚ ਜਾਣ ਲਿਆ ਵੀ ਇਹ ਤਾਂ ਜਿਹੜਾ ਬਾਲਕ ਗੁਰੂ ਨਾਨਕ ਹੈ ਬਹੁਤ ਬੁੱਧੀਮਾਨ ਹੈ ਤੇ ਬਹੁਤ ਹੀ ਖੁਸ਼ ਹੋਇਆ ਮਨ ਵਿੱਚ। ਕੀਨੋ ਅਨਮਾਨ ਇਹ ਦੇਰ ਨਾ ਲਗਾਵੇ। ਮਨ ਵਿੱਚ ਜਾ ਅਨੁਮਾਨ ਲਾ ਲਿਆ ਵੀ ਇਹਨੇ ਤਾਂ ਪੜ੍ਹਨ ਲੱਗਿਆ ਵੀ ਬਹੁਤਾ ਸਮਾਂ ਬਹੁਤੀ ਦੇਰੀ ਨਹੀਂ ਹੋਣੀ, ਝੱਟ ਹੀ ਵਿਦਵਾਨ ਪੜ ਜਾਣਾ। ਪੜਾ ਤਾਤਕਾਲ ਧਨ ਪਾਏ ਹਾਂ ਵਿਸਾਲ। ਗੁਰੂ ਨਾਨਕ ਸਾਹਿਬ ਬੱਚਾ ਪੜ ਜਾਏਗਾ ਫਿਰ ਕਾਲੂ ਕੋਲੋਂ ਮੈਂ ਬਹੁਤਾ ਧਨ ਪਾਊਂਗਾ। ਬਾਲ ਭਲੋ ਮਤ ਸਾਲ ਤੁਲ ਜਾਂ ਕੀ ਕੋ ਨਾ ਪਾਵੇ। ਇਹ ਜਿਹੜਾ ਬੱਚਾ ਗੁਰੂ ਨਾਨਕ ਹੈ ਤਾਂ ਬੁੱਧੀ ਦਾ ਘਰ ਹੈ, ਇਹਦੇ ਤੁਲਤਾ ਕੋਈ ਹੋਰ ਬੱਚਾ ਮੇਰੇ ਸਕੂਲ ਵਿੱਚ ਪਾਇਆ ਹੀ ਨਹੀਂ ਜਾਂਦਾ, ਦਿਸਦਾ ਹੀ ਨਹੀਂ ਹੈ। ਇੱਕ ਦਿਨ ਸਾਰੋ ਪੜਿਓ ਪਾਂਧੇ ਜੋ ਉਚਾਏ ਬੈਨ। ਕਹਿੰਦੇ ਜੋ ਗੋਪਾਲ ਪਾਂਧੇ ਨੇ ਬਚਨ ਉਚਾਰੇ ਪੜਾਇਆ ਸੀ ਇੱਕ ਦਿਨ ਹੀ ਕਹਿੰਦੇ ਸਾਰਾ ਪੜ ਲਿਆ। ਸਾਂਝ ਪਈ ਐਨ ਆਏ ਅਜਰ ਸੁਹਾਇਓ ਹੈ। ਜਦੋਂ ਸ਼ਾਮ ਹੋ ਗਈ ਹੈ ਤੇ ਘਰ ਵਿੱਚ ਆ ਕੇ ਵਿਹੜੇ ਵਿੱਚ ਗੁਰੂ ਨਾਨਕ ਸਾਹਿਬ ਜੀ ਸੋਭਨੀਕ ਹੋ ਗਏ ਸਜ ਗਏ। ਫਿਰ ਹਰ ਖਾਏ ਮਾਏ ਅੰਕ ਮੈਂ ਵਸਾਏ ਲਏ। ਮਾਤਾ ਜੀ ਨੇ ਪੁੱਤਰ ਨੂੰ ਆਇਆ ਵੇਖ ਕੇ ਖੁਸ਼ ਹੋਏ ਹੈ, ਇਸ ਤਰ੍ਹਾਂ ਕਹਿੰਦੇ ਗੋਦੀ ਵਿੱਚ ਬਿਠਾ ਲਿਆ ਹੈ। ਪੂਜੋ ਪੜਿਓ ਕੈਸੇ ਪੈੜਾ ਆਨਨ ਅਲਾਇਓ ਹੈ। ਪੁੱਛਿਆ ਇਸ ਪੁੱਤਰ ਕਿਵੇਂ ਤੂੰ ਕਿਸ ਤਰ੍ਹਾਂ ਪੜ ਕੇ ਹੈ, ਮੁੱਖੋਂ ਜਿਹੜਾ ਕੋਈ ਪੈੜਾ ਜਾ ਪਹਾੜਾ ਜਾ ਹੈ ਉਹ ਕਹਿੰਦੇ ਪੜ੍ਹ ਦਿੱਤਾ ਉਚਾਰ ਦਿੱਤਾ ਹੈ। ਖਾਏ ਅੰਨ ਰੈਨ ਪੁੰਨ ਕੀਨੀ ਸੁਖ ਸੈਨ ਤਬ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਭੋਜਨ ਪ੍ਰਸ਼ਾਦਾ ਛਕ ਲਿਆ, ਰਾਤ ਨੂੰ ਸੁਖ ਨਾਲ ਕਹਿੰਦੇ ਸੈਨ ਕੀਤਾ ਬਰਾਜਣਾ ਕੀਤਾ ਹੈ। ਜਾਂ ਕੋ ਕਾਬ ਭੈ ਨਾ ਹੇਰੇ ਚੈਨ ਮਨ ਪਾਇਓ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਡਰ ਭੈ ਨਹੀਂ ਹੈ, ਵੇਖਿਆ ਮਨ ਵਿੱਚ ਕਹਿੰਦੇ ਸ਼ਾਂਤੀ ਪਾਉਂਦੀ ਹੈ। ਭਈ ਜਾਬ ਭੋਰ ਕਾਲੂ ਲੈ ਕੇ ਪਾਂਧੇ ਔਰ ਗਇਓ। ਜਦੋਂ ਅਗਲੀ ਸਵੇਰ ਹੋਈ ਹੈ ਕਿਤਾ ਕਾਲੂ ਜੀ ਫੇਰ ਨਾਲ ਲੈ ਕੇ ਗੋਪਾਲ ਪਾਂਧੇ ਕੋਲ ਚਲੇ ਗਏ। ਸੁਣੀ ਨੁੱਤ ਗੌਰ ਤਾਤ ਹਿਰਦੈ ਹਰ ਖਾਇਓ ਹੈ। ਉੱਧਰ ਗੋਪਾਲ ਪਾਂਧੇ ਨੇ ਗੁਰੂ ਨਾਨਕ ਸਾਹਿਬ ਦੀ ਬੜੀ ਵਡਿਆਈ ਕੀਤੀ ਵੀ ਇਹ ਤਾਂ ਬਹੁਤ ਬੁੱਧੀਵਾਨ ਤੇਰਾ ਪੁੱਤਰ ਹੈ, ਬੜੀ ਛੇਤੀ ਇਹਨੇ ਪੜ ਜਾਣਾ ਹੈ। ਹਿਰਦੇ ਵਿੱਚ ਕਾਲੂ ਬਹੁਤ ਖੁਸ਼ ਹੋ ਗਏ ਪੁੱਤਰ ਦੀ ਵਡਿਆਈ ਸੁਣ ਕੇ। ਪਾਂਧੇ ਨੇ ਹਕਾਲ ਲੀਨ ਬਾਲਨ ਸੇ ਜੁਦਾ ਕੀਨ। ਇੱਧਰ ਗੋਪਾਲ ਪਾਂਧੇ ਨੇ ਗੁਰੂ ਨਾਨਕ ਸਾਹਿਬ ਨੂੰ ਸੱਦ ਕੇ ਕਹਿੰਦੇ ਸਾਰੇ ਬੱਚਿਆਂ ਤੋਂ ਵੱਖਰਾ ਕਰ ਲਿਆ। ਲੇਖੇ ਹੂੰ ਕੀ ਸਿੱਖ ਦੀਨ ਨਾਨਕ ਸੁਜਾਨ ਕੋ। ਹਿਸਾਬ ਕਿਤਾਬ ਦੀ ਸਿੱਖਿਆ ਸੰਥਿਆ ਗੁਰੂ ਨਾਨਕ ਸਾਹਿਬ ਸ਼ੁਗਰ ਸੁਜਾਨ ਨੂੰ ਦੇਣ ਲੱਗਿਆ ਹੈ। ਤੂਸ਼ਨੀਕ ਭਏ ਪਾਦਾ ਬਾਰ ਬਾਰ ਕਹੇ ਬਚ। ਪਹਿਲੇ ਦਿਨ ਤਨ ਪਿਤਾ ਨੇ ਕਿਹਾ ਸੀ ਵੀ ਤੂੰ ਇੱਥੇ ਬੈਠ ਕੇ ਪੜ, ਹਜੋ ਛੱਡ ਗਏ, ਇਸ ਕਰਕੇ ਅਜਾ ਬਿਲਕੁਲ ਚੁੱਪ ਹੀ ਹੋ ਗਏ ਹਨ, ਬੋਲਦੇ ਨੀ। ਜਿਹੜਾ ਪਾਂਧਾ ਗੋਪਾਲ ਬਾਰ ਬਾਰ ਕਹਿੰਦਾ ਵੀ ਪੜੋ ਜ਼ਰੂਰ, ਕੈਸੇ ਤੂੰ ਨਾ ਬੋਲੈ ਆਜ ਸੁਣੈ ਦੇ ਨਾ ਕਾਨ ਕੋ। ਕਿਸ ਤਰ੍ਹਾਂ ਤੂੰ ਅੱਜ ਬੱਚੇ ਬੋਲਦਾ ਨੀ, ਮੇਰੀ ਜਿਹੜੀ ਗੱਲ ਹੈ ਕੰਨ ਦੇ ਕੇ ਸੁਣਦਾ ਹੀ ਨੀ ਤੂੰ। ਭਲੀ ਬਿਧ ਕਾਲ ਪੈ ਪੈੜੇ ਪੜਿਓ ਤੂੰ ਵਿਸਾਲ ਸਾਲ। ਤਾਂ ਕਹਿੰਦਾ ਜਿੰਨੇ ਪਹਾੜੇ ਸੀ ਤੂੰ ਚੰਗੇ ਤਰੀਕੇ ਨਾਲ ਪੜਿਆ ਫਟਾਫਟ, ਤੈਸੇ ਆਪ ਪੜੋ ਹੇਰੋ ਔਰ ਲਰਕਾਨ ਕੋ। ਇਸੇ ਤਰ੍ਹਾਂ ਕੱਲ ਵਾਂਗ ਵੀ ਤੂੰ ਪੜ ਹੋਰ ਬੱਚਿਆਂ ਵੱਲ ਹੀ ਵੇਖ ਵੀ ਉਹ ਕਿਵੇਂ ਪੜ੍ਹੀ ਜਾ ਰਹੇ ਸੰਥਿਆ ਪਕਾਈ ਜਾ ਰਹੇ। ਹੋਵੇ ਵੱਡੋ ਜਬ ਪੜਿਓ ਕਾਜ ਆਵੇ ਤਬ। ਉਹ ਗੁਰੂ ਨਾਨਕ ਬਾਲਕ ਜਦੋਂ ਤੂੰ ਵੱਡਾ ਹੋਵੇਗਾ ਪੜਿਆ ਹੋਇਆ ਤੇਰੇ ਤਦੋਂ ਬੜਾ ਕੰਮ ਆਵੇਗਾ। ਆਬ ਖੇਲਣ ਮਜਾਓ ਤੇਰੋ ਖਾਏ ਸ਼ੁਸ਼ਕਾਨ ਕੋ। ਹੁਣ ਕਹਿੰਦੇ ਤੇਰਾ ਜੀ ਖੇਲਣ ਨੂੰ ਕਰਦਾ ਹੁਣ ਇਸ ਕਰਕੇ ਮੇਰੇ ਪਾਸੋਂ ਫਿਰ ਸੋਟੀਆਂ ਖਾਏਗਾ। ਮਰ ਹਰੀ ਛੰਦ ਸੁਰ ਸੁਰਨ ਬੈਨਨ ਅਨ ਕੰਪੈਨਾ। ਉਹ ਸਵੇਰੇ ਕਹਿੰਦੇ ਉਹ ਗੋਪਾਲ ਪਾਂਧੇ ਦੇ ਕੰਨਾਂ ਵਿੱਚ ਬਚਨ ਸੁਣ ਕੇ ਜੋ ਕਿਰਪਾ ਦੇ ਘਰ ਹਨ ਕਿਰਪਾਲੂ ਗੁਰੂ ਨਾਨਕ ਹਨ। ਬਾਨੀ ਭਨੀ ਰਸਾਲ ਗੋਪਾਲ ਬਾਂਧੇ ਦੇ ਤਾਈ ਕਹਿੰਦੇ ਬਹੁਤ ਸੁੰਦਰ ਜਿਹੜੀ ਬਚਨ ਬਾਣੀ ਕਹੀ ਹੈ। ਕਿਆ ਆਪ ਪੜੇ ਤੁਮ ਕਰ ਹੋ ਨਿਜ ਸਮ। ਪ੍ਰਸ਼ਨ ਕਰ ਦਿੱਤਾ ਕਹਿੰਦੇ ਗੋਪਾਲ ਬਾਲਦਾ ਜੀ ਤੁਸੀਂ ਭਲਾ ਆਪ ਕੀ ਪੜੇ ਹੋਏ ਹੋ ਤੇ ਕੀ ਤੂੰ ਪੜਾ ਕੇ ਮੈਨੂੰ ਆਪਣੇ ਵਰਗਾ ਕਰ ਦੇਵੇਂਗਾ। ਕਹਿ ਲਾਹਾ ਲੈ ਸਾਲ ਇਹੋ ਜਿਹਾ ਕਹਿੰਦੇ ਤੂੰ ਘਰ ਦੇ ਵਿੱਚ ਸ੍ਰੇਸ਼ਟ ਲਾਹਾ ਲਵੇਂਗਾ ਲਾਭ ਲਵੇਂਗਾ ਤੇ ਲਿਆ ਪੜ ਕੇ। ਸੇ ਮੁਖੀ ਵਿਸੇਖਾ ਕੋ ਭਲ ਲੇਖਾ। ਕਹਿੰਦੇ ਤੈਨੂੰ ਪਤਾ ਹੈ ਜਿਹੜੇ ਕਹਿੰਦੇ ਬੁੱਧੀਵਾਨ ਪੁਰਸ਼ ਨੂੰ ਬੁੱਧੀਵਾਨ ਵਾਸ ਬੁੱਧੀਵਾਨਾਂ ਲਈ ਕਿਹੜਾ ਚੰਗੇ ਤੋਂ ਚੰਗਾ ਲੇਖਾ ਹੁੰਦਾ ਹਿਸਾਬ ਕਿਤਾਬ ਕਰਨਾ ਹੈ। ਪਾਂਧਾ ਮੋਹ ਬੁੱਧੀਵਾਨ ਪੁਰ ਜਿਹੜੇ ਕੋਈ ਲੇਖਾ ਪੜ੍ਹਦੇ ਹਿਸਾਬ ਕਿਤਾਬ ਪੜ੍ਹਦੇ ਉਹ ਤੂੰ ਮੈਨੂੰ ਪੜ੍ਹਾ ਜੇ ਤੂੰ ਪੜ੍ਹਿਆ ਹੋਏ। ਇਉਂ ਉੱਤਰ ਦੀਜੈ ਮਨ ਸਮਝੀ ਜੈ। ਇਸ ਤਰ੍ਹਾਂ ਮੈਨੂੰ ਵੀ ਗੋਪਾਲ ਪਾਂਧੇ ਤਸੱਲੀ ਬਖਸ਼ ਉੱਤਰ ਦੇ ਤੇ ਮਨ ਨੂੰ ਸਮਝਾ ਆਪਣੇ ਨੂੰ। ਪੀਛਾ ਮੁਝ ਹੈ ਪੜ੍ਹਾਏ। ਇਹ ਤੈਨੂੰ ਉਹ ਪੜ੍ਹਾਈ ਆਉਂਦੀ ਹੈ ਨਾ ਬੁੱਧੀਵਾਨਾਂ ਲਈ ਜਿਵੇਂ ਪੜ੍ਹਦੇ ਹਨ ਤੇ ਫਿਰ ਮੈਨੂੰ ਵੀ ਸਮਝਾ ਪੜ੍ਹਾ। ਹੋਏ ਪਾਧਾ ਬਿਸਮੈ ਅਦਭੁਤ ਰਸਮੈ। ਗੁਰੂ ਮਹਾਰਾਜ ਦੇ ਇਹੋ ਜਿਹੇ ਬਾਲਕ ਰੂਪ ਵਿੱਚ ਬਚਨ ਸੁਣ ਕੇ ਜਿਹੜਾ ਗੋਪਾਲ ਪਾਂਧਾ ਚਰਜ ਹੋ ਗਿਆ ਚਰਜੀ ਰਸ ਵਿੱਚ ਲੀਨ ਹੋ ਗਿਆ ਵੀ ਆਹ ਕੀ ਕਿਹਾ ਇਹਨਾਂ ਨੇ। ਆਨਨ ਬਚਨ ਅਲਾਏ ਆਪਣੇ ਮੁੱਖੋਂ ਫਿਰ ਇਹਨੇ ਬਚਨ ਕਿਹਾ ਹੈ। ਸਭ ਜਾਨੋ ਗਿਣਤੀ ਅਵਨੀ ਮਿਨਤੀ। ਗੁਰੂ ਨਾਨਕ ਸਾਹਿਬ ਬਾਲਕ ਵਿਦਿਆਰਥੀ ਸਭ ਤਰ੍ਹਾਂ ਦੀ ਗਿਣਤੀ ਮੈਂ ਕਰਨੀ ਜਾਣਦਾ ਜਿਵੇਂ ਧਰਤੀ ਮੇਨੀ ਹੁੰਦੀ ਜੰਜੀਰ ਸਿੱਟ ਕੇ ਉਹ ਵੀ ਮੈਨੂੰ ਧਰਤੀ ਵੀ ਮੇਨੀ ਆਉਂਦੀ ਹੈ। ਡੋਡੇ ਗਨਨ ਸਵਾਏ ਇਸ ਤਰ੍ਹਾਂ ਡੋਡੇ ਦਾ ਪਹਾੜਾ ਦੀ ਗਿਣਤੀ ਤੇ ਜਿਹੜਾ ਸਵਾਏ ਹੈ ਪਹਾੜਾ ਸਵਾਏ ਦਾ ਪਹਾੜਾ ਉਹ ਵੀ ਮੈਨੂੰ ਕਹਿੰਦੇ ਆਉਂਦਾ ਪੜਾਉਣਾ। ਧੌਂਚੇ ਪੁੰਨ ਉਠੇ ਜੋਰਨ ਕੋਠੇ। ਧੌਂਚੇ ਜਿਹੜਾ ਸਾਢੇ ਚਾਰ ਦਾ ਪਹਾੜਾ ਹੈ ਉਹ ਵੀ ਪੜਾਉਣ ਜਾਣਦਾ ਹੈ। ਉਠੇ ਜਿਹੜਾ ਸਾਢੇ ਤਿੰਨ ਦਾ ਪਹਾੜਾ ਉਹ ਮੈਨੂੰ ਪੜਾਉਣਾ ਆਉਂਦਾ ਹੈ। ਗ੍ਰਾਮਕਾਰ ਪਟਵਾਰ ਫਿਰ ਜਿਵੇਂ ਕਹਿੰਦੇ ਕੋਠੇ ਮਕਾਨ ਜੋੜਨ ਇਮਾਰਤ ਦਾ ਕੰਮ ਕਰਨਾ ਉਹਦਾ ਵੀ ਗਿਣਤੀ ਮਿਣਤੀ ਦਾ ਮੈਨੂੰ ਸਾਰਾ ਕੁਛ ਆਉਂਦਾ ਹੈ। ਤੇ ਪਟਵਾਰ ਦਾ ਜਿਹੜਾ ਕੰਮ ਕਰਦਾ ਪਿੰਡ ਦੀ ਕਾਰ ਦਾ ਪਟਵਾਰਖਾਨੇ ਦਾ ਕੰਮ ਹੁੰਦਾ ਨਾ ਪਿੰਡਾਂ ਦਾ ਉਹ ਵੀ ਮੈਂ ਪੜ੍ਹਿਆ ਹੋਇਆ ਉਹ ਵੀ ਪੜ੍ਹਾ ਸਕਦਾ ਤੈਨੂੰ। ਜਿਸ ਕੇ ਅਨੁਸਾਰੀ ਰੋਜੀ ਥਾਰੀ ਜਿਸ ਪਟਵਾਰਖਾਨੇ ਦੇ ਅਨੁਸਾਰ ਤੁਹਾਡੇ ਪਰਿਵਾਰ ਦੀ ਘਰ ਦੀ ਸਾਰੀ ਰੋਟੀ ਆ ਰੁਜ਼ਗਾਰ ਚੱਲਦਾ ਹੈ। ਪੜ੍ਹੋ ਨਾ ਕਿਉਂ ਹਿੱਤ ਧਾਰ ਉਹ ਕਹਿੰਦੇ ਪਟਵਾਰਖਾਨੇ ਦੀ ਪੜ੍ਹਾਈ ਪ੍ਰੇਮ ਧਾਰ ਕੇ ਗੁਰੂ ਨਾਨਕ ਤੋਂ ਕਿਉਂ ਨਹੀਂ ਪੜਦਾ ਹੈ। ਤਿੰਨ ਬਿਦ ਜੀ ਬਾਦਾ ਸੁਣ ਸਰੁਤ ਪਾਦਾ। ਗੁਰੂ ਮਹਾਰਾਜ ਕਹਿੰਦੇ ਗੋਪਾਲ ਪਾਂਧੇ ਕੰਨ ਦੇ ਕੇ ਸੁਣ ਲਾ ਇਸ ਤਰ੍ਹਾਂ ਤਾਂ ਕਹਿੰਦੇ ਜਿਹੜਾ ਜੀ ਹੈ ਨਾ ਵੱਜ ਜਾਂਦਾ ਹੈ। ਸੁਣ ਸਰੁਤ ਪਾਦਾ ਫਾਹੇ ਪਰਨ ਅਪਾਰ ਇਹ ਪੜ੍ਹਾਈ ਪੜ੍ਹਨ ਨਾਲ ਨਿੱਕ ਤਾਂ ਵੱਜ ਜਾਂਦਾ ਜੀ ਤੇ ਬੜੇ ਤਕੜੇ ਫਾਹੇ ਵੀ ਪੈ ਜਾਂਦੇ ਇਸ ਨੂੰ। ਕਿਹ ਕਾਜ ਨ ਆਵੇ ਜਬ ਦੁੱਖ ਪਾਵੇ ਹੈ। ਜਿਹੜੀਆਂ ਕਹਿੰਦੇ ਨੇ ਵੀ ਡੋਡੇ ਦਾ ਪਹਾੜਾ ਸਵਾਏ ਦਾ ਪਹਾੜਾ ਇਹ ਪੜ੍ਹਾਈ ਉੱਥੇ ਕੋਈ ਕੰਮ ਆਉਂਦੀ ਹੈ ਜਦੋਂ ਕਹਿੰਦੇ ਉਹ ਜਮਦੂਤਾਂ ਦਾ ਫੜਿਆ ਹੈ, ਦੁੱਖ ਮਾਇਆ ਪਾਉਂਦਾ ਬੇਈਮਾਨੀਆਂ ਧੋਖੇ ਕਰ ਕਰਕੇ, ਹੋਤ ਨਹੀਂ ਛੁਟਕਾਰ। ਹਾਂ, ਫਿਰ ਉੱਥੇ ਕਹਿੰਦੇ ਪੜ੍ਹਾਈ ਕਰਕੇ ਛੁਟਕਾਰਾ ਨਹੀਂ ਹੁੰਦਾ, ਮਾਰਾਂ ਪੈਂਦੀਆਂ। ਸਭ ਬੈਸ ਬਿਹਾਵੈ ਪੁੰਨ ਪਛਤਾਵੈ, ਸਾਰੀ ਉਮਰ ਕਹਿੰਦੇ ਪੜ੍ਹ ਕੇ ਬੇਈਮਾਨੀ ਧੋਖੇ ਡੰਗੀਆਂ ਝੂਠ ਬੋਲਦੀਆਂ ਲੰਘ ਜਾਂਦੀ ਹੈ, ਫਿਰ ਉੱਥੇ ਅੱਗੇ ਜਾ ਕੇ ਮਾਰ ਪੈਂਦੀ ਹੈ, ਪਛਤਾਉਂਦਾ ਹੈ। ਜਬ ਜਾਵੈ ਜਮ ਦੁਆਰ, ਕਹਿੰਦੇ ਜਮਾਂ ਦੇ ਦਰਵਾਜ਼ੇ ਤੇ ਧਰਮਰਾਜ ਕੋਲੇ ਜਾਂਦਾ ਲੇਖਾ ਦੇਣ ਲਈ। ਇਹ ਲੇਖਾ ਗਾਹੈ ਛੁਟਿਓ ਜ ਚਾਹੈ, ਕਹਿੰਦੇ ਇਹ ਜਿਹੜਾ ਲੇਖ ਹੈ ਨਾ, ਸਤਾਵ ਕਰ ਵਿਚਾਰਨ ਲਾ, ਜੇ ਤੂੰ ਵੀ ਕਹਿੰਦੇ ਇਸ ਛੁੱਟ ਜਮਾਂ ਦੀ ਮਾਰ ਤੋਂ ਛੁੱਟਿਆ ਜਾਣਾ ਹੈ। ਜੋ ਮੈਂ ਕਰਾਂ ਉਚਾਰ, ਜਿਹੜਾ ਹਿਸਾਬ ਕਿਤਾਬ ਲੇਖਾ ਜੋਖਾ ਕਰਨਾ ਮੈਂ ਉਚਾਰਨ ਕਰਦਾ, ਜੇ ਤੂੰ ਵਿਚਾਰ ਲੈ ਤੇ ਜੇ ਸੋਚ ਲੈ ਜੇ ਛੁੱਟਿਆ ਚਾਹੁੰਦਾ, ਇਹ ਫਿਰ ਲੇਖਾ ਜੋਖਾ ਤੂੰ ਵੀ ਪੜ੍ਹ ਲੈ ਤੇ ਇਸ ਤਰ੍ਹਾਂ ਸਮਝ ਲੈ। ਦੋਹਰਾ ਕਮਲ ਬਦਨ ਸੁਖ ਸਦਨ ਗੁਰ, ਜਿਨ੍ਹਾਂ ਦਾ ਕਮਲ ਵਰਗਾ ਮੁੱਖ ਹੈ, ਸੁਖਾਂ ਦੇ ਘਰ ਹਨ ਗੁਰੂ ਨਾਨਕ ਸਾਹਿਬ ਜੀ। ਕਰਨਾ ਮਨ ਭਰ ਲਿਆ, ਆਪਣੇ ਮਨ ਦੇ ਉੱਪਰ ਬਹੁਤ ਹੀ ਮੇਰ ਕਿਰਪਾ ਲਿਆ ਕੇ, ਪਾਤੇ ਪ੍ਰਤ ਕਲਿਆਨ ਦਾ, ਜਿਹੜਾ ਗੋਪਾਲ ਪਾਂਧਾ ਇਹਨਾਂ ਦੇ ਤਾਂ ਹੀ ਕਹਿੰਦੇ ਗਿਆਨ ਦੇ ਕਲਿਆਣ ਦਾਤਾ ਮੁਕਤ ਦਾਤਾ। ਬੋਲੇ ਸ਼ਬਦ ਉਠਾਏ, ਇੱਕ ਜਿਹੜਾ ਸ਼ਬਦ ਆ ਮੁੱਖੋਂ ਕਹਿੰਦੇ ਉਠਾ ਕੇ ਉਚਾਰਨ ਕਰਕੇ ਇਉਂ ਬੋਲੇ ਹਾਂ। ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਘਸ ਮਸ ਕਰ। ਦੁਆਰਾ ਕਹਿੰਦੇ ਜਿਹੜਾ ਮੋਹ ਹੈ ਨਾ, ਇਹਨੂੰ ਗਿਆਨ ਦੀ ਅਗਨੀ ਦੇ ਨਾਲ ਜਲ ਕੇ ਜਾਲ ਕੇ ਸਤਗਦ ਕਰਕੇ, ਫਿਰ ਜਿਹੜਾ ਪਰਮੇਸ਼ਰ ਦੇ ਨਾਮ ਦਾ ਕਹਿੰਦੇ ਅਭਿਆਸ ਕਰਨਾ ਹੈ, ਇਹ ਘਸਾਉਣਾ ਹੈ, ਇਸ ਦੇ ਨਾਲ ਮੋਹ ਨੂੰ ਜਾਲ ਕੇ ਤੂੰ ਮਸ ਕਰ, ਸਿਆਹੀ ਤਿਆਰ ਕਰ। ਮਤ ਕਾਗਦ ਕਰ ਸਾਰ, ਜਿਹੜੀ ਸ੍ਰੇਸ਼ਟ ਮਤ ਹੈ ਇਸ ਨੂੰ ਕਾਗਜ਼ ਬਣਾਉਣਾ ਕਰ। ਭਾਉ ਕਲਮ ਕਰ ਚਿੱਤ ਲਿਖਾਰੀ, ਜਿਹੜਾ ਪ੍ਰੇਮ ਇਹਨੂੰ ਕਲਮ ਬਣਾ, ਜਿਹੜਾ ਤੇਰਾ ਆਪਣਾ ਚਿੱਤ ਇਹਨੂੰ ਲਿਖਾਰੀ ਬਣਾ। ਗੁਰ ਪੁੱਛ ਲਿਖ ਵਿਚਾਰ, ਗੁਰੂ ਦੁਆਰਾ ਪੁੱਛ ਕੇ ਸੱਤ ਸੱਤ ਦੀ ਵਿਚਾਰ ਲਿਖ, ਪ੍ਰੇਮ ਰੂਪੀ ਕਲਮ ਨਾ ਲਿਖ, ਨਾਮ ਸਾਲਾਹ ਲਿਖ, ਪ੍ਰੇਮ ਰੂਪੀ ਕਲਮ ਦੇ ਨਾਲ ਨਾਮ ਸੰਬੰਧੀ ਜਿੰਨਾ ਮਰਜ਼ੀ ਲਿਖ, ਇਸੇ ਤਰ੍ਹਾਂ ਪ੍ਰੇਮ ਦੀ ਕਲਮ ਨਾਲ ਸ੍ਰੇਸ਼ਟ ਬੁੱਧੀ ਨੂੰ ਕਾਗਜ਼ ਬਣਾ ਕੇ ਇਸ ਤਰ੍ਹਾਂ ਜਿਹੜਾ ਅਭਿਆਸ ਦੀ ਸ਼ਾਹੀ ਬਣਾ ਕੇ ਚਿੱਤ ਰੂਪੀ ਲਿਖਾਰੀ ਦੇ ਨਾਲ ਵਾਹਿਗੁਰੂ ਦੀ ਸਿਰਸਲਾਗਾ ਲਿਖ, ਲਿਖ ਅੰਤ ਨ ਪਾਰਾ ਵਾਰ। ਇਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਹੈ ਆਰ ਪਰਾਰ ਦਾ, ਉਸ ਸੰਬੰਧੀ ਜਿੰਨਾ ਮਰਜ਼ੀ ਲਿਖ ਪ੍ਰੇਮ ਰੂਪੀ ਕਲਮ ਨਾਲ। ਬਾਬਾ ਇਹੋ ਲੇਖਾ ਲਿਖ ਜਾਣ, ਹਾਂ ਮਹਾਰਾਜ ਕਹਿੰਦੇ ਐ ਵੀ ਬਜ਼ੁਰਗਾ, ਕਿਉਂਕਿ ਉਮਰ ਵਿੱਚ ਵੱਡਾ ਹੈ ਜਿਸ ਕਰਕੇ ਸਤਿਕਾਰ ਨਾਲ ਕਹਿੰਦੇ ਇਹ ਬਜ਼ੁਰਗਾ। ਬਾਬਾ ਦਾ ਅਰਥ ਇਹ ਭਾਈ ਵੀ ਹੁੰਦਾ, ਹੇ ਭਾਈ ਜਾਂ ਹੇ ਗੋਪਾਲ ਪਾਂਧੇ ਬਜ਼ੁਰਗ ਵਾਸ, ਇਹ ਜਿਹੜਾ ਅਸਲੀ ਲੇਖਾ ਜੋਖਾ ਹੈ ਤੂੰ ਲਿਖਣਾ ਜਾਣ। ਜਿੱਥੇ ਲੇਖਾ ਮੰਗੀ ਹੈ, ਜਿੱਥੇ ਅਗਲੀ ਦਰਗਾਹ ਦੇ ਵਿੱਚ ਫਿਰ ਤੇਰੇ ਪਾਸੋਂ ਲੇਖਾ ਜੋਖਾ ਮੰਗਿਆ ਹੋਏਗਾ, ਤਿੱਥੇ ਹੋਏ ਸੱਚਾ ਨਿਸ਼ਾਨ। ਉੱਥੇ ਜਿਹੜਾ ਤੂੰ ਨਾਮ ਲਿਖਿਆ, ਸਿਰ ਸਲਾਘਾ ਲਿਖੀ ਹੈ, ਵਾਹਿਗੁਰੂ ਦਾ ਅੰਤ ਦਾ ਪਾਰਾਵਾਰ ਨਹੀਂ, ਇਹ ਸੰਬੰਧੀ ਲੇਖ ਲਿਖੇ, ਇਹ ਤੇਰੇ ਕੋਲ ਸੱਚਾ ਨਿਸ਼ਾਨ ਹੋਏਗਾ, ਸੱਚਾ ਟੋਂਬੂ ਹੋਏਗਾ। ਨਿਸ਼ਾਨ ਜਿਵੇਂ ਅੱਜ ਕੱਲ੍ਹ ਆਇਡੈਂਟੀ ਕਾਰਡ ਕਹਿ ਦਿੰਦੇ ਆ, ਪਛਾਣ ਪੱਤਰ ਕਹਿ ਦਿੰਦੇ ਆ, ਉਸ ਸਮੇਂ ਨਿਸ਼ਾਨ ਕਹਿ ਵੀ ਤੇਰੇ ਕੋਲ ਸੱਚਾ ਪਰਵਾਨਾ ਹੋਏਗਾ, ਸੱਚਾ ਤੇਰੇ ਕੋਲ ਪਛਾਣ ਆਇਡੈਂਟੀ ਕਾਰਡ ਹੋਵੇਗਾ। ਰਹਾਉ ਚੌਪਈ ਕਵੀ ਕਹੇ ਯਾ ਕੋ ਸੁਣ ਟੀਕਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਮੁੱਖੋਂ ਇਹ ਸ਼ਬਦ ਉਚਾਰਨ ਕਰਕੇ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ ਸੀ, ਇਹਦਾ ਟੀਕਾ ਵੀ ਇਹਦੇ ਅਰਥ ਵੀ ਮੇਰੇ ਪਾਸੋਂ ਸੁਣ ਲਓ। ਸ੍ਰੀ ਮੁਖ ਨਿਕਸਿਓ ਕਲ ਪਦ ਨੀਕਾ, ਗੁਰੂ ਮਹਾਰਾਜ ਦੇ ਸਮਾਏ ਮਨ ਤੋਂ ਬੜਾ ਸੁੰਦਰ ਹੈ ਪਹਿਲਾ ਪਦ ਸ਼ਬਦ ਆ ਨਿਕਲਿਆ ਸੀ। ਪੂਰੀ ਪੁਰਾ ਸਾਰਦਾ ਫੁਰੀ ਸੁਹਾਵੇ, ਸਭ ਤੋਂ ਪਹਿਲੀ ਵਾਰੀ ਜਿਹੜੀ ਇਹ ਬਾਣੀ ਹੈ ਸਫੁਰਨ ਹੋਈ ਸੋਭਨੀਕ ਹੋ ਰਹੀ ਹੈ। ਪਦਵੀ ਪਰਾ ਜਾਸ ਤੇ ਪਾਵੇ, ਇਸ ਬਾਣੀ ਤੋਂ ਕਹਿੰਦੇ ਸਭ ਤੋਂ ਜਿਹੜੀ ਪਾਲੀ ਪਦਵੀ ਉੱਚੀ ਪਦਵੀ ਹੈ ਮਹਾਨ ਪਦਵੀ ਹੈ ਪਾਲੇਗਾ ਮਨ। ਦੇਹ ਧਰਾ ਜਾ ਕਾਰਨ ਧਰਨੀ, ਗੁਰੂ ਨਾਨਕ ਸਾਹਿਬ ਨੇ ਜਿਸ ਕਾਰਨ ਕਰਕੇ ਧਰਤੀ ਤੇ ਸਰੀਰ ਧਾਰੇ ਵਹਿ ਲਗ ਕਰਨ ਲੱਗੇ ਸੋ ਕਰਨੀ, ਕਹਿੰਦੇ ਛੋਟੀ ਉਮਰ ਵਿੱਚ ਹੀ ਉਹੀ ਜਿਹੜੀ ਕਰਨੀ ਹੈ ਕਰਨ ਲੱਗ ਪਏ ਆਪ ਜੀ। ਅਨਵਸਥਾ ਉਪਦੇਸ਼ਕ ਕੇਰੀ, ਆਪ ਜਿਹੜੀ ਉਪਦੇਸ਼ ਦੇਣ ਦੀ ਜਿਹੜੀ ਵਸਤਾ ਅਨਕੀਏ ਨਹੀਂ ਹੈ ਸੀ। ਧਰਾ ਅਧੀਰਜ ਸਕਹਿ ਲਹਿਰੀ, ਪਰ ਜਿਹੜੀ ਧਰਤੀ ਹੈ ਉਹਦਾ ਉਹ ਧੀਰਜ ਤੋਂ ਰਹਿਤ ਹੋ ਰਹੀ ਹੈ, ਇਸ ਕਰਕੇ ਵਿਆਕੁਲ ਹੋਈ ਨੂੰ ਧਰਤੀ ਨੂੰ ਦੇਖ ਨਹੀਂ ਸਕਦੇ। ਪਾਂਧੇ ਪ੍ਰਤ ਪੂਰਬ ਉਪਕਾਰਾ, ਹੈ ਗੋਪਾਲ ਪਾਂਧੇ ਤਾਈਂ ਸਭ ਤੋਂ ਪਹਿਲਾਂ ਪਰਪਕਾਰ, ਭਵ ਤਾਰਨ ਹਿਤ ਸ਼ਬਦ ਉਚਾਰਾ, ਸੰਸਾਰ ਤੋਂ ਤਾਰਨ ਵਾਸਤੇ ਆਪ ਜੀ ਨੇ ਮੁਖੋਂ ਸ਼ਬਦ ਉਚਾਰਨ ਕੀਤਾ, ਚਤੁਰ ਵੇਦ ਬਾਰ ਸਾਰ ਲਿਖਾਇਆ, ਇਹ ਸ਼ਬਦ ਵਿੱਚ ਚਾਰ ਵੇਦਾਂ ਦਾ ਜਾਂ ਜਿਹੜੇ ਗਿਆਨਮੀ ਚਾਰ ਪੁਸਤਕ ਉਹਨਾਂ ਦਾ ਜਿਹੜਾ ਸੇਠ ਸਾਰ ਸਿਧਾਂਤ ਆਪ ਜੀ ਨੇ ਲਿਖਾਇਆ ਜਣਾਇਆ ਹੈ। ਤਰ ਹੈ ਸੇ ਨਰ ਸੁਨ ਮਨ ਵਸਾਇਆ, ਇਹ ਜੀ ਕਹਿੰਦੇ ਉਹ ਵੀ ਸੁਣ ਕੇ ਜਿਨ੍ਹਾਂ ਨੇ ਮਨ ਵਸਾ ਲਿਆ ਉਹ ਪੁਰਸ਼ ਤਰ ਜਾਣਗੇ। ਦੋਹਰਾ ਦੇਹ ਦਿਵਟੀ ਕੇ ਵਿਖੇ, ਮਹਾਰਾਜ ਕਹਿੰਦੇ ਦੇਹ ਸਰੀਰ ਜਿਹੜਾ ਇਹ ਦੀਵੇ ਵਾਂਗ ਇਹਦੇ ਵਿੱਚ ਦੇਹ ਮੋਹ ਭਰਪੂਰ, ਸਰੀਰ ਦੇ ਵਿੱਚ ਮੋਹ ਆਏ ਕਹਿੰਦੇ ਬੜਾ ਤਕੜਾ ਤੇਲ ਭਰਿਆ ਹੋਇਆ ਸਰੀਰ ਰੂਪੀ ਦੇਵੇ ਦੇ ਵਿੱਚ। ਬਾਤੀ ਵਿਸ਼ਿਆਂ ਵਾਸ਼ਨ, ਜਿਹੜੀ ਤਰ੍ਹਾਂ ਤਰ੍ਹਾਂ ਦੀਆਂ ਵਿਸ਼ਿਆਂ ਦੀ ਵਾਸ਼ਨਾ ਇਹ ਦੇਹ ਰੂਪੀ ਦੀਵੇ ਚ ਬੱਤੀ ਪਾਈ ਹੋਈ। ਅਗਨ ਗਿਆਨ ਤੇ ਦੂਰ, ਦੇਵੇ ਗਿਆਨ ਰੂਪੀ ਅਗਨੀ ਇਹ ਬੱਤੀ ਨੂੰ ਲਾ ਦਈਏ ਤੇ ਫਿਰ ਕਹਿੰਦੇ ਇਹ ਹਨੇਰਾ ਦੂਰ ਹੋ ਸਕਦਾ, ਮੋਹ ਸੜ ਸਕਦਾ ਹੈ, ਪਰ ਗਿਆਨ ਰੂਪੀ ਅਗਨੀ ਤੋਂ ਇਹ ਦੂਰ ਰਹਿੰਦਾ ਹੈ, ਜਿਸ ਕਰਕੇ ਮੋਹ ਰੂਪੀ ਤੇਲ ਸੜਦਾ ਨਹੀਂ ਹੈ, ਖਤਮ ਨਹੀਂ ਹੁੰਦਾ ਹੈ। ਚੌਪਈ ਗੁਰਪ੍ਰਸਾਦ ਕਰ ਢਿੱਗ ਜਬ ਹੋਇਆ ਹੈ, ਇਹ ਗੋਪਾਲ ਪਾਉਂਦੇ ਗੁਰੂ ਦੀ ਕਿਰਪਾ ਨਾਲ ਜਦੋਂ ਗਿਆਨ ਰੂਪੀ ਅਗਨੀ ਦੇ ਕੋਲ ਇਹ ਬੱਤੀ ਨੇੜੇ ਹੁੰਦੀ ਹੈ, ਆਤਮ ਗਿਆਨ ਲੈ ਪਦ ਪੈ ਹੈ, ਉਸੇ ਵੇਲੇ ਆਤਮਾ ਦੇ ਗਿਆਨ ਲੈ ਕੇ ਜਿਹੜਾ ਉੱਚਾ ਅਹੁਦਾ ਇਹ ਪਾ ਲੈਂਦਾ ਹੈ। ਸ੍ਰੀ ਨਾਨਕ ਹੋਏ ਗੁਰ ਦੁੱਖ ਖੋਉ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰੂ ਹੋਏ ਆ ਦੁੱਖਾਂ ਨੂੰ ਖੋਣ ਵਾਲੇ, ਭੇ ਪ੍ਰਸੀਦ ਉਪਦੇਸ਼ਿਓ ਸੋਉ, ਆ ਕਹਿੰਦੇ ਪ੍ਰਸੰਨ ਹੋ ਕੇ ਗੋਪਾਲ ਪਾਂਧੇ ਨੂੰ ਅੱਜ ਪਹਿਲੇ ਦਿਨ ਉਪਦੇਸ਼ ਦਿੱਤਾ ਹੈ। ਨੇਹੇ ਮੋਹ ਜਬ ਪਾਦਾ ਜਾ, ਕਹਿੰਦੇ ਮੋਹ ਰੂਪੀ ਜਿਹੜਾ ਤੇਲ ਹੈ ਨਾ ਸਰੀਰ ਰੂਪੀ ਦੀਵੇ ਪਿਆ, ਜਦੋਂ ਇਹਨੂੰ ਗਿਆਨ ਦੀ ਅਗਨ ਨਾਲ ਤੂੰ ਸਾੜ ਦੇਗਾ, ਗਿਆਨ ਅਗਨ ਸੋ ਸਗਲ ਨਿਵਾਰ, ਗਿਆਨ ਰੂਪੀ ਅਗਨੀ ਨਾਲ ਸਾਰਾ ਨਿਵਿਰਤ ਕਰ ਦੇਵੇ, ਦਗਦ ਕਰ ਦੇਵੇ। ਸ਼ਰਧਾ ਧਰ ਕਾਜਰ ਵਰ ਪਾਵੋ, ਜਿਹੜੀ ਸ਼ਰਧਾ ਧਾਰਨੀ ਇਹ ਕੱਜਲ ਹੈ ਇਹ ਸ੍ਰੇਸ਼ਟ ਅੱਖਾਂ ਵਿੱਚ ਤੂੰ ਪਾਵੇਂਗਾ। ਹਉ ਤਨ ਤਜਨਾ ਘਸਨ ਸਵਾਰ, ਜਿਹੜੇ ਸਰੀਰ ਦੀ ਹੰਗਤਾ ਚੰਨੀ ਹੈ ਇਹ ਕਹਿੰਦੇ ਘਸਾਉਣਾ ਹੈ ਬਸਮਰਾ ਸਵਾਰ ਕੇ, ਸੁਮਤ ਸਾਰ ਕੋ ਕਾਗਦ ਕਰੀਏ, ਜਿਹੜੀ ਸ੍ਰੇਸ਼ਟ ਮਤ ਹੈ ਨਾ ਉਹ ਕਹਿੰਦੇ ਇਹਦਾ ਸ੍ਰੇਸ਼ਟ ਨੂੰ ਕਾਗਜ਼ ਬਣਾਉਣਾ ਕਰੀਏ, ਭਾਉ ਕਲਮ ਕਰ ਮਨ ਕਰ ਧਰੀਏ, ਆ ਜਿਹੜੀ ਪ੍ਰੇਮ ਹੈ ਕਲਮ ਹੈ ਮਨ ਰੂਪੀ ਹੱਥ ਵਿੱਚ ਫੜ ਲਈਏ ਧਾਰ ਲਈਏ, ਲੇਖਕ ਚਿੱਤ ਬੂਝ ਗੁਰਦੁਆਰਾ, ਗੁਰੂ ਦੁਆਰਾ ਜਿਹੜਾ ਚਿੱਤ ਇਹ ਲਿਖਾਰੀ ਹੈ, ਗੁਰੂ ਦੁਆਰਾ ਸਮਝ ਕੇ ਚਿੱਤ ਰੂਪੀ ਲਿਖਾਰੀ ਦੁਆਰਾ ਲਿਖੀਏ ਸਤਾ ਸਤ ਵਿਚਾਰਾ, ਵਿਚਾਰ ਕੇ ਵੀ ਸਤ ਕੀ ਹੈ ਅਸਤ ਕੀ ਹੈ ਸੱਚ ਕੀ ਹੈ ਝੂਠ ਹੈ ਕੀ ਹੈ ਉਹ ਲਿਖੀਏ ਬਈ, ਦੋਹਰਾ ਅਸ ਲੇਖਾ ਲਿਖ ਜਾਣ, ਇਹੋ ਜਿਹੜਾ ਹਿਸਾਬ ਕਿਤਾਬ ਹੈ ਜੇ ਤੂੰ ਲਿਖ ਲਿਖਣਾ ਜਾਣੇ, ਤੂੰ ਜਿਸ ਤੇ ਊਨ ਨਾ ਹੋਏ, ਜਿਸ ਤੇ ਅਸ ਲੇਖਾ ਲਿਖ ਜਾਣ ਤੂੰ, ਇਸ ਤਰ੍ਹਾਂ ਦਾ ਜਿਹੜਾ ਲਿਖਣਾ ਤੂੰ ਜਾਣ ਹਿਸਾਬ ਕਿਤਾਬ ਜਿਸ ਤੇ ਊਨ ਨਾ ਹੋਏ, ਇਸ ਕਰਕੇ ਤੈਨੂੰ ਫਿਰ ਕੋਈ ਘਾਟ ਨਹੀਂ ਹੋਵੇਗੀ। ਲਿਖੋ ਨਾਮ ਤੇ ਸਿਫਤ ਲਿਖ, ਤੂੰ ਪਰਮੇਸ਼ਰ ਦੇ ਨਾਮ ਸੰਬੰਧੀ ਜਿੰਨਾ ਮਰਜ਼ੀ ਲਿਖ ਤੇ ਉਹਦੀ ਸਿਲਸਿਲਾ ਜਿੰਨੀ ਮਰਜ਼ੀ ਲਿਖ, ਅੰਤ ਨਾ ਪਾਰ ਔਰ ਕੋਈ, ਉਰਾਰ ਪਾਰ ਦਾ ਅੰਤ ਕੋਈ ਨਹੀਂ ਹੈ, ਜਿੰਨਾ ਮਰਜ਼ੀ ਲਿਖ ਸੰਬੰਧੀ ਚੌਪ ਜਿਹ ਸਥਾਨ ਲੇਖਾ ਯਮ ਲਈ। ਨਾਰਾਇਣ ਕਹਿੰਦੇ ਹੋ ਗੋਪਾਲ ਪਾਂਡੇ, ਜਿਸ ਸਥਾਨ ਤੇ ਜਿਹੜੇ ਜਮਦੂਤ ਲੇਖਾ ਲੈਣਗੇ ਹਿਸਾਬ ਲੈਣਗੇ, ਸੱਚ ਨਿਸ਼ਾਨੀ ਹੇਰ ਮਚੇ, ਜਿਹੜਾ ਤੂੰ ਪਰਮੇਸ਼ਰ ਦੇ ਨਾਮ ਸੰਬੰਧੀ ਲਿਖਿਆ ਉਹਦੀ ਸਿਵ ਸਭਾ ਲਿਖੀ ਹੈ, ਉਹਦੇ ਆਰ ਪਾਰ ਦਾ ਅੰਤ ਇਹ ਲਿਖਿਆ, ਇਹ ਸੱਚ ਦੀ ਨਿਸ਼ਾਨੀ ਹੋਊਗੀ ਤੇਰੇ ਕੋਲ, ਇਹਨੂੰ ਦੇਖ ਕੇ ਤੈਨੂੰ ਉਹ ਛੱਡ ਦੇਣਗੇ। ਕੋਸ਼ਪ ਹੋਏ ਸ਼ਾਹ ਕੋ ਜੈਸੇ, ਇਸ ਤਰ੍ਹਾਂ ਵੀ ਗੋਪਾਲ ਪਾਂਡੇ ਕੋਈ ਪਾਤਸ਼ਾਹ ਦਾ ਖਜ਼ਾਨਚੀ ਹੋਵੇ, ਤੇਹ ਤੇ ਸੁਲਕ ਭ੍ਰਿਤ ਲੈ ਕੈਸੇ, ਪਾਤਸ਼ਾਹ ਦੇ ਖਜ਼ਾਨਚੀ ਦੇ ਪਾਸੋਂ ਉਹਦਾ ਜਿਹੜਾ ਕੋਈ ਨੌਕਰ ਹਿਸਾਬ ਕਿਤਾਬ ਲਿਖਾ ਜੋਖਾ ਥੋੜੋ ਲੈਂਦਾ ਹੁੰਦਾ ਹੈ, ਆਪ ਉਪਾਇਨ ਦੇ ਮਿਲੈ ਹੈ, ਜਿਹੜਾ ਨੌਕਰ ਚਾਕਰ ਹੁੰਦਾ ਉਹ ਤਾਂ ਪਾਤਸ਼ਾਹ ਦੇ ਖਜ਼ਾਨੇ ਨੂੰ ਆਪ ਭੇਟਾ ਦੇ ਕੇ ਮਿਲਦਾ ਹੁੰਦਾ ਹੈ। ਡਰ ਔਰ ਕਾਰਪੁਨ ਸੁਖ ਚ ਚੱਲੈ ਹੈ, ਖਜ਼ਾਨਚੀ ਤੋਂ ਵਿਰਦੇ ਵੇ ਡਰ ਕਰਕੇ ਪੁਨਾ ਸਕੋ ਜੇ ਪਿੱਛੇ ਜੇ ਹੋ ਕੇ ਚੱਲਦਾ ਹੁੰਦਾ ਸਤਿਕਾਰ ਲਈ ਵੀ ਇਹ ਪਾਤਸ਼ਾਹ ਦਾ ਖਜ਼ਾਨਚੀ ਹੈ, ਜੇ ਮਾੜਾ ਮੋਟਾ ਮੈਂ ਪੁੱਛ ਪੜਤਾਲ ਕੀਤੀ ਤੇ ਮੇਰੀ ਸ਼ਿਕਾਇਤ ਲੱਗ ਜਾਏਗੀ। ਅਸ ਲੇਖਾ ਜੇ ਤੁਬ ਔਰ ਪਾਦਾ, ਮਹਾਰਾਜ ਕਹਿੰਦੇ ਗੋਪਾਲ ਪਾਂਡਾ ਇਹੋ ਜਿਹਾ ਜਿਹੜਾ ਲੇਖਾ ਜੋਖਾ ਜੇ ਤੇਰੇ ਹਿਰਦੇ ਚ ਲਿਖਣਾ ਆਉਂਦਾ ਹੈ, ਉਧਰ ਹੈ ਗੋਪਾਵ ਸਿੰਧ ਅਗਾਧਾ, ਤਾਂ ਜਿਹੜਾ ਸੰਸਾਰ ਸਮੁੰਦਰ ਅਗਾਧ ਹਾਥ ਤੋਂ ਰਹਿ ਤੇ ਉਦੋਂ ਤੂੰ ਉਧਰ ਜਾਏਗਾ ਪਾਰ ਲੰਘ ਜਾਏਗਾ, ਨਹੀਂ ਤਾਂ ਡੁੱਬੇਗਾ। ਜੀਵ ਅਨੋਜ ਜਾਏ ਜਿਹ ਪਾਈ, ਜਦੋਂ ਕਹਿੰਦੇ ਜਿਹੜਾ ਜੀਵ ਨਿਮੋ ਚੂਨਾ ਨਤਾਣਾ ਜਾ ਹੋ ਕੇ ਜਾਂਦਾ ਹੈ ਅੱਗੇ ਨੂੰ, ਪਰਮ ਮੀਤ ਜਾ ਤਹਾ ਸੁਹਾਈ, ਇਹ ਜਿਹੜਾ ਪਰਮੇਸ਼ਰ ਦੇ ਨਾਮ ਸੰਬੰਧੀ ਲਿਖਿਆ ਸਿਰ ਸੰਬੰਧੀ ਲਿਖਿਆ, ਇਹ ਕਹਿੰਦੇ ਮੋਰ ਜਿਵੇਂ ਮਿੱਤਰ ਹੁੰਦਾ ਇਸ ਤਰ੍ਹਾਂ ਫਿਰ ਇਹ ਕਹਿੰਦੇ ਸਹਾਇਤਾ ਕਰਦਾ ਉੱਥੇ, ਸਾਰਬ ਭੂਮ ਸ਼ਰਨ ਜਿਹ ਪਰਨਾ, ਇਸੇ ਤਰ੍ਹਾਂ ਜਿਹੜਾ ਚੱਕਰਵਰਤੀ ਪਾਤਸ਼ਾਹ ਦੀ ਸ਼ਰਨ ਦਾ ਜਿਹਨੂੰ ਪਰਨਾ ਕੀ ਇਹ ਸਹਾਰਾ ਆਸਰਾ ਹੈ, ਤਿੰਨ ਨਰ ਉਰ ਡਰ ਕਿਉਂ ਫਿਰ ਕਰਨਾ, ਗੋਪਾਲ ਪਾਂਡੇ ਉਹ ਜਿਹੜਾ ਪੁਰਸ਼ ਹੈ ਉਹਨੇ ਹਿਰਦੇ ਵਿੱਚ ਭਲਾ ਹੋਰ ਕਿਸੇ ਕੋਲੋਂ ਕਿਵੇਂ ਡਰ ਕਰਨਾ ਹੈ, ਦੋਹਰਾ ਸੁਨ ਸਰੋਨਨ ਮਨ ਗੁਣ ਹੈ ਪੁਨ, ਇੱਧਰ ਜਿਹੜਾ ਗੋਪਾਲ ਪਾਂਡਾ ਗੁਰੂ ਮਹਾਰਾਜ ਦੇ ਬਚਨਾਂ ਨੂੰ ਕੰਨਾਂ ਵਿੱਚ ਸੁਣ ਕੇ ਤੇ ਫਿਰ ਵਿਚਾਰਦਾ ਹੈ, ਪਾਦੇ ਅਚਰਜ ਕੀ ਚੀਨ, ਗੋਪਾਲ ਪਾਂਡੇ ਨੇ ਅਚਰਜ ਹੀ ਸਜਾਨਾ ਕੀਤਾ ਹੈ, ਦੁਤੀਏ ਇੰਦ ਰਾ ਕਿੰਦ ਜਿਉਂ, ਕਹਿੰਦੇ ਜਿਵੇਂ ਦੂਰ ਦਾ ਚੰਦਰਮਾ ਹੋਵੇ ਉਹ ਜਿਹੜੇ ਗੁਰੂ ਨਾਨਕ ਸਾਹਿਬ ਭਾਵੇਂ ਦੂਰ ਦੇ ਚੰਦਰਮਾ ਵਾਂਗੂ ਛੋਟੇ ਜਿਹੇ ਹੈ, ਪਰ ਕਹਿੰਦੇ ਜਿਵੇਂ ਪੂਰਨਮਾਸੀ ਦੇ ਚੰਦਰਮਾ ਦੀ ਚਾਨਣੀ ਹੁੰਦੀ ਹੈ, ਜੌਨ ਬੈਨ ਇਨ ਕੀ, ਇਹਨੇ ਜਿਹੜੇ ਬਚਨ ਪੂਰਨਮਾਸੀ ਦੇ ਚੰਦਰਮਾ ਵਾਂਗੂ ਕੀਤੇ ਹੈ, ਭਾਵੇਂ ਜੂਜ ਦੇ ਚੰਦਰਮਾ ਵਾਂਗੂ ਛੋਟੇ ਜੇ ਬਾਲਕੀ, ਚੌਪਈ ਚਿਤ ਚਕੋਰ ਰੁਚ ਚਮਕੀ ਚਾਰੂ, ਇਹ ਗੋਪਾਲ ਪਾਂਡੇ ਦਾ ਚਿਤ ਚਕੋਰ ਵਾਂਗ ਹੋ ਗਿਆ, ਹੋਰ ਕਹਿੰਦੇ ਸੋਹਣੀ ਜਿਹੜੀ ਰੁਚੀ ਚਮਕੀ ਅੰਦਰੋਂ ਜਾਗੀ ਹੈ, ਬਾਲਨ ਤੁਲ ਬਾਲ ਅਚਾਰ, ਇਹਨੇ ਵੀ ਆ ਬੱਚੇ ਹੋਰ ਸਕੂਲ ਦੇ ਵਿੱਚ ਬੇਅੰਤ, ਇਹਨਾਂ ਵਰਗੇ ਬੱਚੇ ਇਸ ਗੁਰੂ ਨਾਨਕ ਬੱਚੇ ਦਾ ਤਾਂ ਕਰਤੱਵ ਹੈ ਨਹੀਂ, ਕਲਾ ਵਿਸਾਲ ਦਿਆਲ ਭਲ ਭਾਂਤੀ, ਇਹਨਾਂ ਵਿੱਚ ਤਾਂ ਬੜੀ ਕਲਾ ਹੈ, ਇਹ ਤਾਂ ਬਹੁਤ ਚੰਗੀ ਤਰ੍ਹਾਂ ਦਿਆਲੂ ਹੈ, ਜਨ ਜਨ ਕਲਮਲ ਕਲ ਬਲ ਆ ਰਾਤੀ, ਜਾਣੀ ਜਿਹੜੇ ਪਾਪ ਹੈ ਨਾ ਕਲਮਲ ਪਾਪ ਹੈ ਕਲਯੁਗ ਦੇ ਬਲੀ, ਉਹਨਾਂ ਦੇ ਬਹੁਤ ਤਕੜੇ ਰਾਤੀ ਕੀ ਇਹ ਬੈਰੀ ਹਨ ਗੁਰੂ ਨਾਨਕ ਸਾਹਿਬ, ਸੂਜ ਪਰੀ ਬੂਜਨ ਹਿਤ ਉਦਤੇ ਉਹ, ਜਦੋਂ ਇਹ ਗੋਪਾਲ ਪਾਂਡੇ ਨੂੰ ਸਮਝ ਪਈ ਹੈ ਫਿਰ ਪੁੱਛਣ ਲਈ ਤਿਆਰ ਹੋਇਆ, ਕਮਲ ਬਦਨ ਅਲ ਬਚ ਗੁਰ ਵਿਦਤੇ ਉਹ, ਕਮਲ ਵਰਗੇ ਮੁਖ ਤੋਂ ਇਸ ਤਰ੍ਹਾਂ ਕਹਿੰਦੇ ਭੋਰੇ ਵਾਂਗੂ ਜਿਹੜਾ ਬਚਨ ਹੈ ਗੁਰੂ ਮਹਾਰਾਜ ਦੇ ਸਾਹਮਣੇ ਇਸਨੇ ਪ੍ਰਗਟ ਕੀਤਾ। ਆਰਜ ਸੁਜਨ ਭਜਨ ਜਲ ਮੀਨਾ। ਕਹਿੰਦੇ ਮਹਾਰਾਜ ਸੁਣੋ, ਜਿਹੜੇ ਸ੍ਰੇਸ਼ਟ ਪਰਮੇਸ਼ਰ ਦੇ ਭਗਤ ਜਾਨ ਹੈ, ਜਿਨ੍ਹਾਂ ਦਾ ਕਹਿੰਦੇ ਭੋਜਨ ਜਲ ਮੀਨਾ, ਜਿਹੜਾ ਭੋਜਨ ਇਹ ਪਰਮੇਸ਼ਰ ਦਾ ਜਿਹੜਾ ਭੋਜਨ ਹੈ, ਨਾਮ ਰੂਪੀ ਭੋਜਨ ਹੈ, ਇਹ ਜਲ ਦੇ ਵਿੱਚ ਕਹਿੰਦੇ ਮੀਨ ਮੱਛੀ ਵਾਂਗੂ ਰਹਿੰਦੇ ਆ, ਭਾਵ ਨਾਮ ਰੂਪੀ ਭੋਜਨ ਛਕਦੇ ਹਨ। ਸੁਣ ਸੁਦੇਖੇ ਮੈਂ ਅਤ ਦੀਨਾ। ਮੈਂ ਮਹਾਰਾਜ ਦੁਨੀਆਂ ਵਿੱਚ ਸੁਣੇ ਵੀ ਆ ਤੇ ਦੇਖੇ ਆ, ਜਿਹੜੇ ਭਜਨ ਸਿਮਰਨ ਕਰਨ ਵਾਲੇ ਬਹੁਤੇ ਗਰੀਬ ਜਿਹੇ ਹੁੰਦੇ ਆ, ਨੰਗ ਮਲੰਗ ਜਿਹੇ ਹੁੰਦੇ ਆ, ਅਸਲ ਵਸਨ ਤਨ ਪ੍ਰਾਪਤ ਨਾਹੀ। ਨਾ ਮਹਾਰਾਜ, ਨਾਮ ਜਪਣ ਵਾਲਿਆਂ ਨੂੰ ਨਾ ਚੰਗਾ ਕਹਿੰਦੇ ਵਸਤਰ ਮਿਲਦਾ ਪਕਣ ਨੂੰ, ਨਾ ਖਾਣ ਨੂੰ ਚੰਗਾ ਮਿਲਦਾ, ਮੰਗ ਥੁੰਕ ਕੇ ਗੁਜ਼ਾਰਾ ਕਰਦੇ ਹੁੰਦੇ। ਆਵਹਿ ਖਾਹੇ ਰੰਗ ਜੇ ਆਹੀ। ਜਿਵੇਂ ਗਰੀਬ ਲੋਕ ਹੁੰਦੇ ਉਹਨਾਂ ਵਰਗੇ ਹੁੰਦੇ, ਆ ਜੇ ਤਾਂ ਖਾ ਲੈਂਦੇ ਨੀ ਵਿਚਾਰੇ, ਭਜਨ ਕਰਨ ਵਾਲੇ ਭੁੱਖੇ ਤੇ ਆਏ ਮਰਦੇ ਹੁੰਦੇ। ਇਸ ਕਰ ਮੁਰ ਉਰ ਸ਼ਰਦਾ ਹਾਰੀ। ਇਸ ਕਰਕੇ ਮਹਾਰਾ ਉਹ ਨਾਮ ਜਪਣ ਵਾਲਿਆਂ ਨੂੰ, ਭਗਤੀ ਕਰਨ ਵਾਲਿਆਂ ਨੂੰ ਇਹੋ ਜਿਹਾ ਹਾਲ ਦੇ ਕੇ ਮੇਰੀ ਜੀਦਾ ਦੀ ਸ਼ਰਧਾ ਨਾਸ ਹੋ ਗਈ ਹੈ, ਵੀ ਨਾਮ ਜਪ ਕੇ ਰੱਬ ਦੀ ਸਿਰ ਸਲਾਘਾ ਕਰਕੇ ਤਾਂ ਭੁੱਖੇ ਮਰਨਾ ਹੁੰਦਾ। ਸਿਰ ਮਰਨਾ ਸਭ ਹਿਰ ਇੱਕ ਸਾਰੀ। ਬਾਕੀ ਮਹਾਰਾ ਜਿਹੜਾ ਸਾਰਿਆਂ ਦੇ ਸਿਰ ਤੇ ਜਿਹੜਾ ਮਰਨਾ ਤਾਂ ਇੱਕੋ ਜਿਹੇ ਹੈ, ਭਾਵੇਂ ਭਗਤੀ ਕਰਕੇ ਮਰੇ ਭਾਵੇਂ ਦੂਜਾ ਖਾ ਪੀ ਕੇ ਮਰੇ, ਮਰਨਾ ਤਾਂ ਹੈ ਹੀ ਹੈ ਨਾ। ਦੋਹਰਾ ਧਾਰਾ ਧੀਰ ਦਾ ਧਰਮ ਧੁਰ। ਮਹਾਰਾਜ ਕਹਿੰਦੇ ਧਰਤੀ ਨੂੰ ਤੇ ਧਰਮ ਨੂੰ ਧੀਰ ਦੇਣ ਵਾਲੇ ਹਨ। ਪਾਤੇ ਕੇ ਸੁਣ ਪੈ। ਇਹੋ ਜਿਹੇ ਬਚਨ ਸੁਣ ਕੇ ਨਾ ਗੋਪਾਲ ਪਾਂਡੇ ਦੀ ਵੀ ਭਜਨ ਕਰਨ ਵਾਲੇ ਭੁੱਖੇ ਧਿਆਏ ਮਰਦੇ ਔਖੇ ਹੁੰਦੇ। ਦੁਤੀਏ ਸ਼ਬਦ ਪਾਦ ਵਦਨ ਤੇ। ਫਿਰ ਕਹਿੰਦੇ ਸ਼ਬਦ ਆ ਦੂਸਰਾ ਜਿਹੜਾ ਪਦ ਆ, ਦੂਸਰੀ ਪੌੜੀ ਆਪ ਜੀ ਨੇ ਉਚਾਰਨ ਕੀਤੀ। ਬਦਤੰਗ ਸ਼ਰਧਾ ਦੇਣ। ਇਹਦੇ ਹਿਰਦੇ ਵਿੱਚ ਵੀ ਸ਼ਰਧਾ ਦੇਣ ਵਾਸਤੇ ਵੀ ਪਰਮੇਸ਼ਰ ਦੇ ਜਿਹੜੇ ਭਗਤ ਹੈ, ਭੁੱਖੇ ਧਿਆਏ ਨਹੀਂ ਮਰਦੇ, ਉਹਨਾਂ ਦਾ ਬਹੁਤ ਚੰਗਾ ਅੱਗੇ ਹਾਲ ਹੁੰਦਾ ਹੈ। ਸ੍ਰੀ ਮੁਖ ਵਾਕ ਜਿੱਥੇ ਮਿਲਹਿ ਵਡਿਆਈ ਹੈ। ਮਹਾਰਾਜ ਕਹਿੰਦੇ ਗੋਪਾਲ ਪਾਂਡੇ, ਜਿੱਥੇ ਪ੍ਰਲੋਕ ਵਿੱਚ ਵਡਿਆਈਆਂ ਮਿਲਦੀਆਂ, ਸਦ ਖੁਸ਼ੀਆਂ ਸਦ ਚਾਅ, ਨਾਮ ਜਪਣਿਆਂ ਨੂੰ ਕਹਿੰਦੇ ਸਦਾ ਖੁਸ਼ੀਆਂ ਹੁੰਦੀਆਂ, ਹਮੇਸ਼ਾ ਚਾਅ ਚੜਿਆ ਰਹਿੰਦਾ ਅੱਗੇ ਜਾ। ਤਿੰਨ ਮੁਖ ਟਿੱਕੇ ਨਿਕਲ ਹੈ। ਜਿਹੜੇ ਭਜਨ ਸਿਮਰਨ ਕਰਨ ਵਾਲੇ ਇਹਨਾਂ ਦੇ ਮੂੰਹ ਤੇ ਜਸ ਦੇ ਟਿੱਕੇ ਕਰਦੇ, ਹਰ ਪਾਸੇ ਜੈ ਜੈਕਾਰ ਹੁੰਦੀ ਹੈ। ਜਿਨ ਮਨ ਸੱਚਾ ਨਾਮ, ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਵਸਿਆ ਹੁੰਦਾ ਹੈ, ਕਰਮ ਮਿਲੇ ਤਾਂ ਪਾਈ ਹੈ। ਜੇ ਕੋਈ ਨਿਸ਼ਕਾਮ ਕਰਮ ਕੀਤੇ ਹੋਣ ਫਿਰ ਮਿਲਦਾ ਹੈ ਤਾਂ ਪਾਈ ਦਾ ਹੈ, ਨਾਹੀ ਗੱਲੀ ਵਾਉ ਦੁਆਉ। ਨਹੀਂ ਤਾਂ ਬਾਕੀ ਜਿਹੜੀਆਂ ਗੱਲਾਂ ਹੈ ਉਹ ਤਾਂ ਹਵਾ ਦੇ ਦੁਆ ਵਾਂਗ ਹੀ ਕਹਿੰਦੇ ਬੇਅਰਥ ਹੈ, ਜਿਹੜੇ ਜੱਕੜ ਮਾਰਨੇ ਕਿਸੇ ਕੰਮ ਨੀ, ਨਾਮ ਜਪਣੇ ਕੰਮ ਆਉਂਦਾ। ਚੌਪਈ ਨਹਿ ਪਾਦਾ ਉਰ ਧਾਰੋ ਐਸੇ। ਕਹਿੰਦੇ ਗੋਪਾਲ ਪਾਂਡੇ, ਹਿਰਦੇ ਵਿੱਚ ਇਸ ਤਰ੍ਹਾਂ ਦਾ ਨਾ ਤੂੰ ਧਾਰ। ਅਗਿਆਨੀ ਨਰ ਮਰ ਹੈ ਜੈਸੇ। ਅਗਿਆਨੀ ਪੁਰਸ਼ ਇੱਥੋਂ ਕਹਿੰਦੇ ਮਰਦਾ ਔਖਾ ਹੁੰਦਾ, ਵੀ ਉਹ ਭਜਨ ਸਿਮਰਨ ਕਰਨ ਵਾਲਾ ਵੀ ਔਖਾ ਹੋ ਕੇ ਮਰਦਾ ਹੈ, ਤੇ ਅੱਗੇ ਵੀ ਸ਼ਾਇਦ ਔਖਾ ਹੋਊਗਾ। ਸਹਿਸ ਸ਼ੋਕਨ ਸੋ ਮਰਨਾ ਤਿੰਨ। ਜਿਹੜੇ ਅਗਿਆਨੀ ਪੁਰਸ਼ ਹੈ ਉਹਨਾਂ ਦਾ ਜਿਹੜਾ ਮਰਨਾ ਹੁੰਦਾ ਬੜੇ ਸ਼ੋਕ ਸਹਿਤ ਹੁੰਦਾ ਹੈ, ਉਹ ਡੁੱਬੇ ਪੈਂਦੇ ਹੁੰਦੇ ਉਹਨਾਂ ਨੂੰ। ਜਨਮ ਜੋਨ ਪੁੰਨ ਪੁੰਨ ਤਿੰਨ ਗੁਣ ਗਨ ਕੋ। ਜਿਨ੍ਹਾਂ ਨੇ ਨਾਮ ਨੀ ਜਪਿਆ ਅਗਿਆਨੀ ਬਣੇ ਰਹੇ, ਉਹਨਾਂ ਨੂੰ ਪੁਨਾ ਪੁਨਾ ਜਨਮ ਧਾਰਨੇ ਪੈਂਦੇ। 84 ਲੱਖ ਜੂਨੀ ਵਿੱਚ ਕਿੰਨੇ ਕੁ ਜਨਮ ਧਾਰੇ, ਉਹ ਗਿਣ ਕੇ ਦੱਸੇ ਕੋਈ। ਨਿਤ ਚਿਤ ਹਰਖਤ ਸੰਤ ਸੁਖੈਨਾ। ਇੱਧਰ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤ ਹਮੇਸ਼ਾ ਸੌਖੇ, ਹਮੇਸ਼ਾ ਚਿਤ ਵਿੱਚ ਖੁਸ਼ ਹੁੰਦੇ ਹਨ। ਜਮ ਦੂਤਨ ਤੇ ਤਿੰਨ ਮਨ ਭੈਣ। ਕਿਉਂਕਿ ਜਿਹੜੇ ਧਰਮਰਾਜ ਦੇ ਦੂਤ ਹੈ ਉਹਨਾਂ ਤੋਂ ਉਹਨਾਂ ਦੇ ਮਨ ਵਿੱਚ ਕੋਈ ਭੈ ਡਰ ਹੁੰਦਾ ਹੀ ਨਹੀਂ। ਸਦ ਖੁਸ਼ੀਆਂ ਚਿਤ ਚਾਓ ਕਨੇ। ਉਹਨਾਂ ਨੂੰ ਤਾਂ ਸਦਾ ਖੁਸ਼ੀਆਂ ਪ੍ਰਾਪਤ ਹੈ, ਚਿੱਤ ਵਿੱਚ ਹਮੇਸ਼ਾ ਚਾਅ ਚੜਿਆ ਰਹਿੰਦਾ। ਜਪਤ ਨਾਮ ਹਰਿ ਹੈ ਰਹਿਨੇਰਾ, ਵਾਹਿਗੁਰੂ ਦਾ ਨਾਮ ਜਪ ਕੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਵੇਖਦੇ ਹਰ ਪਾਸੇ। ਚਿੱਤ ਅਚਿੰਤ ਤਨ ਤਾਜ ਜਪ ਜਾਏ, ਅਚਿੰਤਾ ਚਿੱਤ ਵਿੱਚ ਬੇਚਿੰਤ ਹੋਏ ਜਦੋਂ ਸ੍ਰੀ ਛੱਡ ਕੇ ਚਲੇ ਜਾਂਦੇ ਮਹਾਤਮਾ। ਆਗੇ ਮਿਲ ਹੈ ਤਿਨਹੈ ਵਡਿਆਈ, ਪ੍ਰਲੋਕ ਵਿੱਚ ਉਹਨਾਂ ਨੂੰ ਬੜੀਆਂ ਵਡਿਆਈਆਂ ਹਾਸਲ ਹੁੰਦੀਆਂ। ਜਸ ਕੇ ਨਿਕਸਹਿ ਮਸਤਕ ਟੀਕਾ, ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਦੇ ਜਸ ਦੇ ਮੱਥੇ ਤੇ ਟਿੱਕੇ ਨਿਕਲਦੇ ਆ, ਉਹਨਾਂ ਦਾ ਜਸ ਕੀਤਾ ਜਾਂਦਾ। ਸੁਜਨ ਭਜਨ ਮਹਿ ਜਿਨ ਮਨ ਨੀਕਾ, ਜਿਹੜੇ ਪੁਰਸ਼ ਹੈ ਜਿਨ੍ਹਾਂ ਦਾ ਭਜਨ ਸਿਮਰਨ ਵਿੱਚ ਮਨ ਚੰਗੀ ਤਰ੍ਹਾਂ ਲੱਗਿਆ ਹੁੰਦਾ, ਜੁੜਿਆ ਹੁੰਦਾ ਹੈ। ਦੋਹਰਾ ਸ੍ਰੀ ਪਰਮੇਸ਼ੁਰ ਅਤ ਦਇਆ, ਜਿਹੜਾ ਪਰਮੇਸ਼ੁਰ ਵਾਹਿਗੁਰੂ ਬਹੁਤ ਹੀ ਦਇਆ, ਜਿਹ ਨਾਲ ਪ੍ਰਾਪਤ ਨਾਮ, ਜਿਹਦੇ ਤੇ ਪਰਮੇਸ਼ੁਰ ਦੀ ਦਇਆ ਹੁੰਦੀ ਉਸਨੂੰ ਨਾਮ ਪ੍ਰਾਪਤ ਹੁੰਦਾ। ਬਾਤੈ ਬਕਨੀ ਬਦਨ ਤੇ, ਬਾਕੀ ਤਾਂ ਗੋਪਾਲ ਪਾਂਧੇ ਜਿਹੜੇ ਮੁੱਖ ਤੋਂ ਐਵੇਂ ਗੱਲਾਂ ਬਾਤਾਂ ਮਾਰਨੀਆਂ ਹਨ, ਬਕਵਾਸ ਮਾਰਨੇ। ਬਾਤ ਸਰਸ ਬਿਨ ਕਾਮ, ਉਹ ਤਾਂ ਕਹਿੰਦੇ ਸਾਰੀਆਂ ਗੱਲਾਂ ਜਿਹੜੀਆਂ ਕਹਿੰਦੇ ਹਵਾ ਦੇ ਤਲ ਬਿਨਾ ਕਾਮ ਸਾਰੀਆਂ ਨਿਕੰਮੀਆਂ, ਉਹ ਕਿਸੇ ਅਰਥ ਨਹੀਂ ਹਨ। ਇਸ ਕਰਕੇ ਪਰਮੇਸ਼ਰ ਦਾ ਭਜਨ ਸਿਮਰਨ ਕਰਨਾ, ਨਾਮ ਜਪਣਾ, ਇਹ ਅਸਲੀ ਲੇਖਾ ਹੈ। ਉਹਦੀ ਸਿਰ ਸਲਾਘਾ ਕਰਨੀ, ਇਹ ਅਸਲੀ ਲੇਖਾ ਜੋਖਾ ਹੈ। ਇਸੇ ਤਰ੍ਹਾਂ ਜਿਹੜਾ ਇਹ ਲਿਖਣਾ, ਇਹ ਪਰਮੇਸ਼ਰ ਤੇਰਾ ਕੁੰਤਨੀ ਆਰ ਪਰਾਰ ਦਾ, ਇਸ ਤਰ੍ਹਾਂ ਦਾ ਜਿਹੜਾ ਲਿਖਣਾ ਲਿਖਾਉਣਾ, ਹਿਸਾਬ ਕਿਤਾਬ ਕਰਨਾ, ਇਹ ਤਾਂ ਕਿਸੇ ਲਿਖੇ ਵਿੱਚ ਚੰਗਾ ਲਾਭ ਹਿਸਾਬ ਹੈ। ਇਹਦੇ ਨਾਲ ਬੇਅੰਤ ਲਾਭ ਹੁੰਦਾ। ਜਿਹੜਾ ਤੂੰ ਕੁਝ ਕਿਹਾ ਵੀ ਉਹ ਇੱਥੇ ਭੁਖਾ ਤਿਆ ਮਰਦ, ਅੱਗੇ ਵੀ ਉਹ ਐਂ ਹੋਊਗਾ। ਇਸ ਕਰਕੇ ਮੇਰੀ ਸ਼ਰਧਾ ਚਲੀ ਗਈ ਵੀ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਤਰ੍ਹਾਂ ਨਾਮ ਦੇ ਜਾਪ ਦੇ ਨਾਲ ਮਨੁੱਖ ਨੂੰ ਬੇਅੰਤ ਬੇਅੰਤ ਲਾਭ ਹੁੰਦਾ ਹੈ, ਉਹ ਕਈ ਵਾਰੀ ਇਸ ਤਰ੍ਹਾਂ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਵੀ ਨਾਮ ਜਪਣ ਦੀ ਸੰਬੰਧੀ ਵਿਚਾਰ ਚੱਲ ਪਈ ਸੀ ਕਿ ਮਹਾਰਾਜ ਜਿਹੜੇ ਕੋਈ ਭਜਨ ਸਿਮਰਨ ਕਰਦੇ ਹੈ, ਉਹਨਾਂ ਵੱਲੋਂ ਜੇ ਦੇਖੀਏ ਤਾਂ ਉਹਨਾਂ ਕੋਲ ਕੋਈ ਖਾਣ ਪੀਣ ਦਾ ਕੋਈ ਵਧੀਆ ਪ੍ਰਬੰਧ ਨਹੀਂ ਹੁੰਦਾ ਹੈ, ਕੋਈ ਵਸਤਰ ਵੀ ਨਹੀਂ ਚੰਗੇ ਹੁੰਦੇ ਹੈ, ਅਤੇ ਦੁੱਖਾਂ ਵਿੱਚ ਮੁਸੀਬਤਾਂ ਵਿੱਚ ਉਹ ਘਿਰੇ ਹੁੰਦੇ ਆ, ਦੁੱਖ ਉਹਨਾਂ ਨੂੰ ਜ਼ਿਆਦਾ ਆਉਂਦੇ ਹਨ। ਅਤੇ ਇਹ ਕਾਰਨ ਕੀ ਹੈ? ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਆਪਣੇ ਮੁਖਾਰਵਿੰਦ ਤੋਂ ਪਵਿੱਤਰ ਬਾਣੀ ਉਚਾਰਨ ਕਰਕੇ ਕਿਹਾ ਸੀ, ਅਤੇ ਕਹਿੰਦੇ ਵੀ ਠੀਕ ਹੈ, ਜਿਹੜੇ ਕੋਈ ਆ ਪਰਮੇਸ਼ਰ ਦੇ ਭਜਨ ਸਿਮਰ ਤੋਂ ਬਗੈਰ ਦੂਜੇ ਪਾਸੇ ਲੱਗ ਕੇ ਨਾ ਜਾਦੂ ਮੰਤਰ ਤਵੀਰ ਧਾਗੇ ਟੂਣੇ ਟੂਣੇ ਜੇ ਕਰਦੇ, ਹਥੌਲੇ ਕਰਦੇ, ਰਿਸ਼ੇ ਸ਼ਿਵ ਜੀ ਦੇ ਉਪਾਸ਼ਕ ਹੈ। ਰੁਦਰ ਭਗਤ ਜਗ ਮਾਹੇ ਸੁੱਖ ਕੇ ਦਿਵ ਸਦਾ ਭਰੇ, ਇਹ ਜਿਹੜੇ ਸ਼ਿਵ ਦੀ ਜੀ ਉਪਾਸ ਉਹਦੀ ਭਗਤੀ ਕਰਦੇ ਆ, ਠੀਕ ਹੈ, ਇੱਥੇ ਕਹਿੰਦੇ ਸੁੱਖ ਦੇ ਦਿਨ ਮਾਣਦੇ ਆ, ਬਹੁਤ ਕੁਛ ਉਹਨਾਂ ਹੁੰਦਾ ਕੋਲ, ਮਰਾ ਫਿਰ ਆਵੇ ਜਾਹੇ ਫਲ ਕਿਛ ਲੈ ਨਾ ਮੁਕਤ ਕੋ, ਕਹਿੰਦੇ ਆ ਸਰੀਰ ਤੋਂ ਬਾਅਦ ਫਿਰ ਮਰ ਜਾਂਦੇ ਆ, ਫਿਰ ਜੰਮ ਪੈਂਦੇ ਆ, ਫਿਰ ਜੰਮ ਪਏ ਫਿਰ ਮਰ ਗਏ, ਕਹਿੰਦੇ ਮੁਕਤੀ ਰੂਪੀ ਫਲ ਨਹੀਂ ਕੋਈ ਇਹ ਲੈਂਦਾ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਕਰਕੇ ਦੂਜਿਆਂ ਦਾ ਨਾਮ ਜਪਦੇ ਹੈ, ਦੂਜਿਆਂ ਦੇ ਚਲੀਸੇ ਕੱਢਦੇ ਹੈ। ਅਤੇ ਦੂਜੇ ਪਾਸੇ ਜਿਹੜੇ ਪਰਮੇਸ਼ਰ ਦੇ ਭਗਤ ਪ੍ਰੈਣ ਹੈ ਉਹ ਕਹਿੰਦੇ ਇਸ ਕਰਕੇ ਵੀ ਠੀਕ ਹੈ, ਵੀ ਇਹ ਜਿਹੜੇ ਪਰਮੇਸ਼ਰ ਦੇ ਸਿਮਰਨ ਕਰਨ ਵਾਲੇ ਹੈ ਉਹ ਇੱਥੇ ਦੁਖੀ ਰਹਿੰਦੇ ਹਨ, ਅਤੇ ਅੱਗੇ ਉਹ ਜਾ ਕੇ ਜਿਹੜੇ ਸੁੱਖ ਲੈਂਦੇ ਹਨ। ਇਸ ਤਰ੍ਹਾਂ ਇਹ ਦੋ ਦੋਹਰੇ ਆਪ ਜੀ ਨੇ ਮੁੱਖੋਂ ਉਚਾਰਨ ਕਰਕੇ ਜਣਾਇਆ ਸੀ ਵੀ ਸੁਨ ਭੂਪਤ ਜਾ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹਿਤ ਹੈ ਮੁਗਤ ਫਲ ਪਾਵਤ ਹੈ ਭਗਵੰਤ। ਇਹ ਠੀਕ ਹੈ, ਜਿਹੜੇ ਪਰਮੇਸ਼ਰ ਦੇ ਭਜਨ ਸਿਮਰਨ ਕਰਨ ਵਾਲੇ ਹੈ ਆਪਣੇ ਸਾਰੇ ਪਿਛਲਾਂ ਦੇ ਕਰਮਾਂ ਦੀ ਗਤੀ ਨੂੰ ਜਾਣ ਕੇ ਉਹ ਨਿਸ਼ਕਾਮ ਰਹਿੰਦੇ ਹੈ, ਨਿਸ਼ਕਾਮ ਹੋ ਕੇ ਭਜਨ ਸੇਵਨ ਕਰਦੇ ਹੈ। ਪਿਛਲਾ ਜਿਹੜਾ ਕੀਤਾ ਕਰਮ ਉਸ ਦੇ ਸੰਬੰਧ ਵਿੱਚ ਮਾਫ਼ ਕਰਾਉਣ ਲਈ ਕੋਈ ਨਹੀਂ ਉਹ ਕੁਝ ਕਹਿੰਦੇ। ਉਹ ਕਹਿੰਦੇ ਜਿਵੇਂ ਕੀਤਾ ਇਸ ਸਰੀਰ ਨੇ ਪਿਛਲੇ ਜਨਮਾਂ ਵਿੱਚ ਉਵੇਂ ਖੁਸ਼ੀ ਹੋ ਕੇ ਭੋਗੇ, ਇਸ ਕਰਕੇ ਉਹ ਦੁਖੀ ਰਹਿੰਦੇ ਹੈ। ਪਰ ਅੰਤ ਲਹਿਤ ਹੈ ਮੁਗਤ ਫਲ, ਫਕੀਰ ਨੂੰ ਕਹਿੰਦੇ ਮੁਕਤੀ ਰੂਪੀ ਫਲ ਲੈ ਲੈਂਦੇ ਹੈ। ਪਾਵਤ ਹੈ ਭਗਵੰਤ ਪਰਮੇਸ਼ਰ ਦੇ ਖੁੱਲ੍ਹੇ ਦਰਸ਼ਨ ਦਿਦਾਰ ਪਾਉਂਦੇ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਸਿੰਘਾਂ ਦੇ ਵਿੱਚ ਬੈਠਿਆ ਇਹ ਨਾਮ ਸੰਬੰਧੀ ਕੁਝ ਬਚਨ ਵਿਲਾਸ ਕੀਤੇ। ਸਾਨੂੰ ਵੀ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਹੈ ਇਹ ਠੀਕ ਹੈ, ਪਿਛਲੇ ਕਰਮ ਅਨੁਸਾਰ ਕਰਕੇ ਇੱਥੇ ਉਹਨਾਂ ਨੂੰ ਦੁੱਖ ਸੁੱਖ ਆਉਂਦੇ। ਦੂਜਾ ਕਾਰਨ ਵੀ ਇਹ ਹੁੰਦਾ ਪਰਮੇਸ਼ਰ ਇਹ ਕਹਿੰਦੇ ਉਹਨਾਂ 'ਤੇ ਮਿਹਰ ਹੀ ਕਰ ਰਿਹਾ ਹੁੰਦਾ ਹੈ ਵੀ ਉਹ ਇਸੇ ਸਰੀਰ ਵਿੱਚ ਹੀ ਕਈ ਜਨਮਾਂ ਦੇ ਜਿਹੜੇ ਪਾਪ ਰੂਪ ਕਰਮਾਂ ਇੱਥੇ ਭੁਗਾ ਕੇ ਖਤਮ ਕਰ ਰਿਹਾ ਹੁੰਦਾ, ਵੀ ਫਾਸਤਾ ਵੱਢ ਰਿਹਾ ਹੁੰਦਾ ਤਰ੍ਹਾਂ ਤਰ੍ਹਾਂ ਦੇ ਦੁੱਖ ਰੋਗਾਂ ਵਿੱਚ ਪਾ ਪੂ ਕੇ ਅੱਗੇ ਵਾਸਤੇ ਸਾਰਾ ਖਹਿੜਾ ਛੁੱਟ ਜਾਂਦਾ ਹੈ ਉਹਨਾਂ ਦਾ। ਇਸ ਤਰ੍ਹਾਂ ਕੁਝ ਕਾਰਨ ਹੁੰਦੇ ਭਜਨ ਸਿਮਰਨ ਕਰਨ ਵਾਲੇ ਨੂੰ ਜਿਹੜਾ ਕੁਝ ਜ਼ਿਆਦਾ ਦੁੱਖ ਆਉਂਦੇ ਉਹ ਪਿਛਲਾ ਸਾਰੇ ਜਨਮਾਂ ਦਾ ਫਾਹਾ ਵੱਢਿਆ ਜਾ ਰਿਹਾ ਇਸ ਜਨਮ ਵਿੱਚ। ਜਿਵੇਂ ਭਾਈ ਭਗਤ ਵੀ ਉਹ ਮਰਨ ਸਮੇਂ ਬਹੁਤ ਔਖਾ ਸੀ, ਉਹ ਇੱਕ ਤਾਂ ਵਿਛਾਲੀਆਂ ਜਿਹੀਆਂ ਲੱਗੀਏ ਦਸਦੇ ਮਰੋੜੇ ਜਿਹੇ ਲੱਗ ਗਏ ਸੀ, ਬੁਰਾ ਹਾਲ ਉਹ ਦੇਖ ਕੇ ਮਾਲਵੇ ਦੇ ਸਿੱਖ ਕਰਨ ਲੱਗੇ ਮਹਾਰਾਜ ਤੁਹਾਨੂੰ ਦੇਖ ਕੇ ਬੁਰਾ ਹਾਲ ਵਿੱਚ ਤਾਂ ਸਾਨੂੰ ਸੰਸਾ ਹੋਇਆ, ਬੇਟਾ ਗੁਰੂ ਦਾ ਸੇਵਕ ਸੇਵਾ ਕਰਨ ਵਾਲਾ ਹਾਂ ਖੇਤੀ ਦਾ ਕੰਮ ਕਰਨ ਵਾਲਾ ਭਾਈ ਭਗਤ ਨੂੰ ਮਰਨ ਸਮੇਂ ਔਖਾ ਹੋ ਰਿਹਾ, ਅਤੇ ਇਹ ਗੱਲ ਕੀ ਹੈ? ਫਿਰ ਇਹਦਾ ਖੇਤੀ ਜੀ ਅੱਖ ਖੁੱਲ੍ਹੀ ਹੋਈ ਸੀ, ਕਹਿੰਦੇ ਇਹ ਵੀ ਹਿਸਾਬ ਲਿਖਦਾ ਇੱਥੇ ਨਿਬੜ ਰਿਹਾ ਨਿਬੇੜ ਰਹੇ ਹਾਂ। ਕਹਿੰਦੇ ਮਹਾਰਾਜ ਦੱਸੋ, ਕਹਿੰਦੇ ਆ ਮਾਰਵਾੜ ਦੇ ਇਲਾਕੇ ਦੇ ਜਿਹੜੇ ਲੋਕ ਕਹਿੰਦੇ ਨਿਰਦਈ ਹੈ ਕਸਾਈ ਹੈ, ਇਹ ਜਦੋਂ ਕਦੇ ਮੱਝ ਦਾ ਕੱਟਾ ਕੁੱਟਾ ਜਿਹਾ ਮਰ ਜਾਂਦਾ ਕਦੇ ਮੂੜੀ ਦੇ ਕੇ ਫਿਰ ਦੁੱਧ ਚੋਂਦੇ ਇਹ, ਉਹ ਗੜਵੀ ਲਿਆ ਕੇ ਮੈਨੂੰ ਵੀ ਪਿਆ ਦਿੰਦੇ ਸੀ। ਕਹਿੰਦੇ ਉਹ ਜਿਹੜਾ ਹਿਸਾਬ ਕਿਤਾਬ ਹੈ ਨਾ ਇੱਥੇ ਪੂਰਾ ਕਰ ਰਹੇ, ਅੱਗੇ ਨਹੀਂ ਲਿਜਾਣਾ ਹੈ, ਸਾਫ਼ ਸੁਥਰੇ ਹੋ ਕੇ ਅੱਗੇ ਮੌਜ ਨਾ ਜਾਵਾਂਗੇ। ਇਸ ਕਰਕੇ ਵੀ ਇਹ ਕੋਈ ਦੁੱਖ ਜਿਹੜਾ ਹੈ ਨਾ ਤੁਸੀਂ ਦੇਖ ਕੇ ਸੰਸਾ ਕਰ ਰਹੇ ਵੀ ਐਡੇ ਭਗਤੂ ਨੂੰ ਸਿੱਖ ਨੂੰ ਹੋ ਰਿਹਾ, ਇਹ ਅਗਲਾ ਸਾਰਾ ਹਿਸਾਬ ਕਿਤਾਬ ਖਤਮ ਹੋ ਰਿਹਾ ਹੈ। ਸੋ ਇਸ ਕਰਕੇ ਇਹ ਸਿਮਰਨ ਦਾ ਨਾਮ ਜਪਣ ਦਾ ਫਲ ਹੈ ਵੀ ਇੱਥੇ ਉਹਦਾ ਇਸੇ ਸਰੀਰ ਵਿੱਚ ਹੀ ਇਹ ਸਾਰੇ ਕਰਮਾਂ ਦਾ ਲੇਖਾ ਜੋਖਾ ਖਤਮ, ਅੱਗੇ ਜਾ ਕੇ ਉਹ ਹਮੇਸ਼ਾ ਤਿੱਥੇ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਉੱਥੇ ਜਾ ਵਸਦਾ ਹੈ। ਔਰ ਉਹ ਵਿਚਾਰ ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਤੀਸਰੀ ਪੌੜੀ ਇਹਦੇ ਪ੍ਰਥਾਏ ਵਿਚਾਰਨ ਕੀਤੀ ਸੀ, ਫਿਰ ਇਹਨੇ ਸ਼ੱਕਾ ਕੀਤੀ ਸੀ ਵੀ ਬੜੇ ਬੜੇ ਜਿਹੜੇ ਚੱਕਰਵਰਤੀ ਪਾਰਿਸ਼ ਹੈ ਉਹਨਾਂ ਕੋਲ ਬੜੇ ਧਨ ਪਦਾਰਥ ਬੜੀਆਂ ਸਹੂਲਤਾਂ ਹੁੰਦੀਆਂ, ਉਹ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਕੋਈ ਚੰਗਾ ਕਰਮ ਨਹੀਂ ਕਰਦੇ, ਮਾੜੇ ਕੰਮਾਂ ਵਿਸ਼ਿਆਂ ਵਿੱਚ ਪ੍ਰਵਿਰਤ ਰਹਿੰਦੇ ਹੈ, ਅਤੇ ਉਹਨਾਂ ਨੂੰ ਕੋਈ ਦੁੱਖ ਨਹੀਂ ਆਉਂਦਾ ਹੈ, ਕੋਈ ਫਲ ਫੁੱਲ ਨਹੀਂ ਮਿਲਦਾ ਹੈ, ਅਤੇ ਉਹਨਾਂ ਦਾ ਅੱਗੇ ਕੀ ਹਾਲ ਹੁੰਦਾ ਹੋਊਗਾ? ਉਹ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਤੀਸਰੀ ਪੌੜੀ ਉਚਾਰਨ ਕਰਕੇ ਨਿਰਣਾ ਕੀਤਾ ਸੀ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਪੜ੍ਹ ਲਵਾਂਗੇ। ਅੱਜ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਸ੍ਰੀ ਪਰਮੇਸ਼ਰ ਅਤ ਦਇਆ ਜਿਹ ਨਾਰ ਪ੍ਰਾਪਤ ਨਾਮ ਬਾਤੈ ਬਕਨੀ ਵਦਨ ਤੇ ਬਾਤ ਸਰਸ ਬਿਨ ਕਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ